ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਇਤੀ ਕਥਾ ਇਹ ਲਖ ਮਰਦਾਨੇ ਆਬ ਸੁਨ ਜਿਉਂ ਬਰਾਹ ਪ੍ਰਗਟਾਨੇ ਪੂਰਬ ਬਿਧ ਤੇ ਮਨ ਸਤ ਰੂਪ ਨਾਰਤੀ ਉਪਜੇ ਗੁਣਨ ਅਨੂਪ ਇਤੀ ਕਥਾ ਇਹ ਲਖ ਮਰਦਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਗਏ ਆਪ ਸੰਗਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਕੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਜੋ ਗੁਰਬਾਣੀ ਦਾ ਕੀਰਤਨ ਸੰਗੀਤ ਦੇ ਨਿਯਮਾਂ ਵਿੱਚ ਹੋ ਰਿਹਾ ਸੀ ਸਰਵਣ ਕਰ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਜੋ ਲੜੀਵਾਰ ਰੂਪ ਵਿੱਚ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਉਹ ਪ੍ਰਹਿਲਾਦ ਭਗਤ ਕੋਲ ਗਏ, ਉਹਨੂੰ ਬਖਸ਼ਿਸ਼ ਕੀਤੀ, ਨਿਹਾਲ ਕੀਤਾ ਅਤੇ ਪ੍ਰਹਿਲਾਦ ਤੋਂ ਭਾਈ ਬਾਲਾ ਜੀ ਨੇ ਜਿਵੇਂ ਭਗਵਾਨ ਨੇ ਨਰਸਿੰਘ ਰੂਪ ਵਿੱਚ ਪ੍ਰਗਟ ਹੋ ਕੇ ਰਕਸ਼ਾ ਕੀਤੀ, ਇਸੇ ਤਰ੍ਹਾਂ ਪਿਤਾ ਨੇ ਕਿਵੇਂ ਵਧੀਕੀ ਕੀਤੀ, ਕਿਵੇਂ ਦੁੱਖ ਦਿੰਦਾ ਰਿਹਾ, ਉਹ ਸਾਰੇ ਪ੍ਰਸੰਗ ਵੀ ਤੁਸੀਂ ਆਪ ਹੀ ਸੁਣਾਓ। ਉਹ ਭਾਈ ਬਾਲਾ ਜੀ ਦੇ ਕਹਿਣ ਕਰਕੇ ਪ੍ਰਹਿਲਾਦ ਨੇ ਸਾਰੀ ਆਪਣੀ ਹਰ ਬੀਤੀ ਸੁਣਾਈ। ਉਹ ਸਾਰੇ ਪ੍ਰਸੰਗਾਂ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਸੋਹਣੇ ਛੰਦਾਬੰਦੀ ਵਿੱਚ ਕੀਤਾ, ਉਹ ਆਪਾਂ ਪੜ੍ਹ ਸੁਣ ਰਹੇ ਸੀ। ਸਾਰਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਪੂਰਾ ਹੋ ਗਿਆ ਸੀ। ਇਸੇ ਤਰ੍ਹਾਂ ਅਗਲੇ ਪੁਰਾਣਾਂ ਦੇ ਜਿਹੜੇ ਪ੍ਰਸੰਗ ਜੇ ਉਹ ਕਵੀ ਸੰਤੋਖ ਸਿੰਘ ਜੀ ਨੇ ਪੁਰਾਣ ਪੜ੍ਹੇ ਸੀ, ਜਿਸ ਕਰਕੇ ਇਹਨਾਂ ਦੀ ਜ਼ਿਆਦਾ ਵਾਕਫੀਅਤ ਰੱਖਦਾ ਸੀ ਕਵੀ, ਅਤੇ ਉਹ ਪ੍ਰਸੰਗ ਇਹ ਗੁਰੂ ਕੇ ਇਤਿਹਾਸ ਵਿੱਚ ਕਹਿਣ ਵਾਸਤੇ ਭਾਈ ਮਰਦਾਨਾ ਜੀ ਨੂੰ ਇੱਕ ਵਿਚਕਾਰ ਬਹਾਨਾ ਜਿਹਾ ਬਣਾ ਲਿਆ। ਜਦੋਂ ਪ੍ਰਹਿਲਾਦਪੁਰੀ ਤੋਂ ਮਹਾਰਾਜ ਚੱਲੇ, ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਮਹਾਰਾਜ ਜਿਹੜੇ ਹਿਰਨਕਸ਼ ਅਤੇ ਹਰਨਾਕਸ਼ ਦੋਵੇਂ ਦੇ ਇੰਨੇ ਬਲੀ ਕਿਵੇਂ ਹੋਏ, ਕਿਹਦੇ ਪੁੱਤਰ ਸੀ? ਚਲੋ ਇਹ ਹਰਨਾਕਸ਼ ਦਾ ਤਾਂ ਪ੍ਰਸੰਗ ਸੁਣੀ ਲਈਏ। ਵੀ ਨਰਸਿੰਘ ਰੂਪ ਵੀ ਪ੍ਰਗਟ ਹੋ ਕੇ ਪ੍ਰਹਿਲਾਦ ਦੀ ਰੱਖਿਆ ਲਈ ਮਾਰਿਆ। ਇਹਦਾ ਜਿਹੜਾ ਭਰਾ ਹਿਰਨਕਸ਼ਪ ਸੀ ਉਹਨੂੰ ਕਿਉਂ ਬਰਾਹ ਨੇ ਮਾਰਿਆ? ਉਹ ਬਰਾਹ ਸਰੂਰ ਬਰਾਹ ਦਾ ਅਵਤਾਰ ਕੌਣ ਸੀ ਅਤੇ ਹਿਰਨਕਸ਼ਪ ਨੂੰ ਕਿਉਂ ਮਾਰਨਾ ਪਿਆ? ਬਰਾਹ ਨੂੰ ਭਗਵਾਨ ਵਿਸ਼ਨੂੰ ਨੂੰ ਬਰਾਹ ਰੂਪ ਵਿੱਚ ਹੋ ਕੇ ਵੀ ਇਹ ਵੀ ਪੁਰਾਣਾ ਦੀ ਕਥਾ ਮੈਨੂੰ ਸੁਣਾਓ। ਵੀ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਮਰਦਾਨੇ ਦੇ ਕਹਿਣ ਕਰਕੇ ਇਹ ਜਿਹੜੀ ਪੁਰਾਣਾ ਵਿੱਚ ਅਜੀਬ ਤਰ੍ਹਾਂ ਦੀ ਕਥਾ ਜੀ ਇਹਨਾਂ ਦੀ ਲਿਖੀ ਹੈ ਕਿ ਇਹ ਕਸ਼ਯਪ ਰਿਸ਼ੀ ਦੇ ਦੋਵੇਂ ਪੁੱਤਰ ਸਨ ਅਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਅਦਿਤੀ। ਇਸ ਤਰ੍ਹਾਂ ਇਹ ਜਿਵੇਂ ਪੈਦਾ ਹੋਏ ਉਹ ਕੱਲ ਪ੍ਰਸੰਗ ਆਪਾਂ ਸੁਣਿਆ ਹੀ ਹੈ। ਜਿਵੇਂ ਸਪਸ਼ਟ ਆਪਾਂ ਅਰਥ ਕਰਦੇ ਫਿਰ ਤਾਂ ਬਹੁਤ ਔਖਾ ਜਿਹਾ ਹੋ ਜਾਣਾ ਸੀ ਤੁਹਾਨੂੰ ਸੁਣਨ ਵਾਲਿਆਂ ਨੂੰ ਵੀ, ਮਾਤ ਨੂੰ ਸੁਣਨ ਵਾਲਿਆਂ ਜਾਣੀ ਉਹ ਥੋੜ੍ਹੇ ਜਿਹੇ ਵਿਦਿਆ ਦੇ ਢੰਗ ਨਾਲ ਹੀ ਮਿੱਤਰਤਾ ਨਾਲ ਹੀ ਉਹ ਪ੍ਰਸੰਗ ਜੇ ਜਿਹੜੇ ਸਰਮ ਆਪਾਂ ਸਰਵਣ ਕੀਤੇ ਹੈ ਸਮਝਣ ਵਾਲੇ ਸਮਝ ਗਏ। ਇਸੇ ਤਰ੍ਹਾਂ ਵੀ ਉਹ ਹਿਰਨਕਸ਼ਪ ਜਦੋਂ ਬਲੀ ਹੋਇਆ ਉਸੇ ਤਿੰਨੇ ਲੋਕ ਜੋ ਉਤਲੇ ਅਤੇ ਦੇਵਤਿਆਂ ਨੂੰ ਭਾਜਣਾ ਪਾਤੀਆਂ, ਫਿਰ ਕਹਿੰਦੇ ਉਹ ਅਖੀਰੀ ਹੇਠਾਂ ਪਤਾਲ ਵਿੱਚ ਦੂਜਾ ਜਿੱਥੇ ਉਹ ਵਰਨ ਦੇਵਤਾ ਰਹਿ ਰਿਹਾ ਸੀ ਉੱਥੇ ਗਿਆ। ਖਵਾਜੇ ਨੂੰ ਕਹਿਣ ਲੱਗਾ ਵੀ ਤੂੰ ਹੁਣ ਤਕੜਾ ਹੋ ਜਾ, ਤੈਨੂੰ ਵੀ ਮਾਰਨਾ, ਤੈਨੂੰ ਵੀ ਫਤਿਹ ਕਰਨਾ, ਤੇਰੇ ਨਾਲ ਜੰਗ ਕਰਨਾ ਹੈ। ਕਹਿੰਦੇ ਖਵਾਜੇ ਨੇ ਕਹਿਤਾ ਵੀ ਮੈਂ ਨਹੀਂ ਤੇਰੇ ਨਾਲ ਜੰਗ ਕਰ ਸਕਦਾ, ਤੂੰ ਆ ਹੇਠਾਂ ਪਤਾਲ ਵਿੱਚ ਜਿਹਦਾ ਨਾਂ ਰਸਾਤਲ ਪਤਾਲ ਉਹਦੇ ਵਿੱਚ ਚਲਿਆ ਜਾ, ਉੱਥੇ ਤੈਨੂੰ ਕਹਿੰਦੇ ਜੰਗ ਜੋ ਕਰਨ ਵਾਲੇ ਆਪ ਮੰਨਣਗੇ ਅਤੇ ਉਹ ਤੇਰੀ ਜੰਗ ਜੋਧ ਵਿੱਚ ਤਸੱਲੀ ਵੀ ਕਰਾ ਦੇਣਗੇ। ਇਸ ਤਰ੍ਹਾਂ ਇਹ ਧਰਤੀ ਲੈ ਕੇ ਫਿਰ ਨਕਾਸ਼ ਫਿਰ ਛੇਵੇਂ ਪਤਾਲ ਵਿੱਚ ਚਲਿਆ ਗਿਆ। ਫਿਰ ਇਹਨੂੰ ਮਾਰਨ ਵਾਸਤੇ ਬ੍ਰਾਸ ਦਾ ਅਵਤਾਰ ਸੂਰ ਦਾ ਅਵਤਾਰ ਵਿਸ਼ਨੂੰ ਨੇ ਕਿਵੇਂ ਧਾਰਿਆ, ਉਹ ਪ੍ਰਸੰਗ ਹੁਣ ਆ ਜਾ ਰਿਹਾ ਹੈ। ਇਹ ਵੀ ਪੁਰਾਣਾ ਵਿੱਚ ਹੀ ਪ੍ਰਸੰਗ ਹੈ ਅਜੀਬ ਤਰ੍ਹਾਂ ਦਾ। ਉਹ ਜਿਵੇਂ ਵੀ ਮਰਦਾਨਾ ਦੇ ਕਹਿਣ ਕਰਕੇ ਵੀ ਮਹਾਰਾਜ ਨੇ ਸੁਣਾਇਆ, ਸੁਲਾਇਆ ਤਾਂ ਕਵੀ ਸੰਤੋਖ ਸਿੰਘ ਜੀ ਨਹੀਂ ਹੈ ਪਰ ਨਾਂ ਮਹਾਰਾਜ ਦਾ ਲਿਆ ਕਵੀ ਜੀ ਨੇ। ਮਰਦਾਨਾ ਨੂੰ ਵਿੱਚ ਵੀ ਸੁਣਾਓ ਜੀ ਪ੍ਰਸੰਗ, ਉਹ ਜਿਵੇਂ ਪ੍ਰਸੰਗ ਸੁਣਾਇਆ ਉਹ ਲਿਖਿਆ ਹੋਇਆ ਕਵੀ ਨੇ ਉਸੇ ਤਰ੍ਹਾਂ ਹੀ ਆ ਰਿਹਾ ਹੈ। ਉਹ ਅੱਜ ਆਪਾਂ ਇਹ ਵੀ ਸੁਣ ਲਈਏ ਜੀ। ਇਤੀ ਕਥਾ ਇਹ ਲੱਖ ਮਰਦਾਨੇ, ਮਰਦਾਨੇ ਨੂੰ ਕਿਹਾ ਮਹਾਰਾਜ ਨੇ ਵੀ ਇਹ ਜਿਹੜੀ ਕਥਾ ਇਸ ਤਰ੍ਹਾਂ ਇਹ ਹਿਰਨਕਸ਼ਪ ਦੀ ਤੂੰ ਜਾਣ ਲੈ ਵੀ ਉਹਨੇ ਤਿੰਨ ਲੋਕ ਜਿੱਤ ਲਏ, ਫਿਰ ਉਹ ਵਰੁਣ ਦੇਵਤੇ ਦੇ ਦੇਵਤੇ ਦੇ ਕਹਿਣ ਕਰਕੇ ਹਿਰਨਕਸ਼ ਹੇਠਾਂ ਜਿਹੜਾ ਰਸਾਤਲ ਨਾਮੀ ਪਤਾਲ ਹੈ ਛੇਵੇਂ ਪਤਾਲ ਉਹਦੇ ਵਿੱਚ ਧਰਤੀ ਨੂੰ ਲੈ ਕੇ ਚਲਿਆ ਗਿਆ ਸੀ। ਇਹ ਤਾਂ ਵੀ ਹਿਰਨਕਸ਼ਪ ਦੀ ਕਥਾ ਮਰਦਾਨੇ ਤੂੰ ਜਾਣ ਲੈ। ਆਪ ਸੁਣ ਜਾ ਬਰਾਹ ਪ੍ਰਗਟਾਨੇ। ਹੁਣੇ ਹਿਰਨਕਸ਼ਪ ਨੂੰ ਜਿਵੇਂ ਮਾਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਬਰਾਸ ਰੂਪ ਦੇ ਵਿੱਚ ਕਹਿੰਦੇ ਪ੍ਰਗਟ ਹੋਏ ਸੂਰ ਦਾ ਅਵਤਾਰ ਜਿਵੇਂ ਧਾਰਿਆ ਭਗਵਾਨ ਵਿਸ਼ਨੂੰ ਨੇ ਉਹ ਵੀ ਸੁਣ ਲਾ। ਪੂਰਬ ਵਿਦ ਤੇ ਮਨ ਸਤ ਰੂਪਾ, ਐਵੇਂ ਮਰਦਾਂ ਨੇ ਸਭ ਤੋਂ ਪਹਿਲੇ ਜਿਹੜਾ ਬ੍ਰਹਮ ਹੈ ਉਤੋਂ ਇੱਕ ਸੰਭੂ ਮਨ ਪੁੱਤਰ ਪੈਦਾ ਹੋਇਆ, ਦੂਜੀ ਉਹਦੀ ਧੀ ਸਤਰੂ ਸਰੂਤ ਨਾਮ ਨਾਮ ਦੀ ਪੁੱਤਰੀ ਪੈਦਾ ਹੋਈ, ਸਤਰੂਪਾ ਪੁੱਤਰੀ ਹੋਈ, ਸਵੰਭੂ ਮਨ ਜਿਹੜਾ ਪੁੱਤਰ ਪੈਦਾ ਹੋਇਆ। ਨਰਤੀਏ ਉਪਜੇ ਗੁਣ ਅਨੂਪਾ, ਇਸ ਤਰ੍ਹਾਂ ਕਹਿੰਦੇ ਇਸਤਰੀ ਪੁੱਤਰ, ਇਸਤਰੀ ਅਤੇ ਨਰ ਇਹ ਦੋਵੇਂ ਕਹਿੰਦੇ ਭੈਣ ਭਰਾ ਉਪਮਾ ਤੋਂ ਰਹਿਤ ਗੁਣਾਂ ਵਾਲੇ ਪੈਦਾ ਹੋਏ। ਬ੍ਰਹਮਾ ਦੇ ਦੋ ਪੁੱਤਰ ਪਹਿਲੇ ਸਵੰਭੂ ਮਨ ਤੇ ਸਤਰੂਪਾ ਪੁੱਤਰੀ ਹੈ ਸੀ। ਵਿਦਸੋਂ ਕਹੈ ਬਿਨੈ ਸੁਣ ਲੀਜੈ, ਜਦੋਂ ਇਹ ਭੈਣ ਭਰਾ ਦੋਵੇਂ ਵੱਡੇ ਹੋ ਗਏ ਆਪਣੇ ਪਿਤਾ ਬ੍ਰਹਮਾ ਨੂੰ ਕਹਿਣ ਲੱਗੇ, ਸਾਡੀ ਮਹਾਰਾਜ ਪਿਤਾ ਜੀ ਬੇਨਤੀ ਸੁਣ ਲਈਏ, ਆਪਣੀ ਸੇਵ ਹਮ ਹੈ ਕੁਛ ਦੀਜੈ, ਅਸੀਂ ਤੁਹਾਡੇ ਪੁੱਤਰ ਪੁੱਤਰੀ ਹਾਂ, ਸਾਨੂੰ ਪਿਤਾ ਜੀ ਸਾਨੂੰ ਆਪਣੀ ਕੋਈ ਸੇਵਾ ਕਰਨ ਲਈ ਦੱਸ ਦੇਈਏ ਜੀ। ਪੁੱਤਰ ਸਿੱਖ ਕੀ ਇਹ ਸ਼ੁਭ ਰੀਤੀ, ਕਿਉਂਕਿ ਪੁੱਤਰ ਹੋਵੇ ਜਾਂ ਕਿਸੇ ਗੁਰੂ ਦਾ ਸਿੱਖ ਹੋਵੇ ਉਹਨਾਂ ਲਈ ਇਹ ਚੰਗੀ ਰੀਤੀ ਹੁੰਦੀ ਹੈ। ਗੁਰਪਿਤ ਆਇਸ ਕਰ ਹੈ ਸੁਪ੍ਰੀਤੀ, ਜਿਹੜਾ ਸਿੱਖ ਹੈ ਉਹ ਤਾਂ ਗੁਰੂ ਦੀ ਆਗਿਆ ਵਿੱਚ ਮੰਨਣ ਵਿੱਚ ਪ੍ਰੀਤੀ ਕਰੇ, ਜੇ ਕੋਈ ਪੁੱਤਰ ਹੈ ਜਾਂ ਪੁੱਤਰੀ ਹੈ ਉਹ ਪਿਓ ਦੀ ਆਗਿਆ ਮੰਨਣ ਵਿੱਚ ਪ੍ਰੀਤੀ ਕਰੇ। ਤਾਂ ਤੇ ਹਮਕੋ ਉਚਿਤ ਗੁਸਾਈ, ਇਸ ਕਰਕੇ ਹੇ ਸੰਸਾਰ ਦੇ ਮਾਲਕ ਬ੍ਰਹਮਾ ਸਾਡੇ ਪਿਤਾ ਜੀ ਸਾਡੇ ਲਈ ਇਹ ਕਹਿੰਦੇ ਯੋਗ ਹੈ, ਦਇਆ ਧਾਰ ਨਿਜ ਦੇਹੋ ਬਤਾਈ, ਸਾਡੇ ਦੋਹਾਂ ਤੇ ਦਇਆ ਧਾਰ ਕੇ ਆਪਣੀ ਕੋਈ ਸੇਵਾ ਕਰਨੀ ਸਾਨੂੰ ਦੱਸ ਦਿਓ। ਸੁਣ ਮੰਨ ਕੇ ਅਸ ਬੈਨ ਵਿਧਾਤਾ, ਇਸ ਤਰ੍ਹਾਂ ਕਹਿੰਦੇ ਬ੍ਰਹਮਾ ਦੇ ਜਿਹੜੇ ਬਚਨ ਹੈ, ਬ੍ਰਹਮਾ ਤੋਂ ਬ੍ਰਹਮਾ ਨੇ ਬਚਨ ਸੁਣ ਕੇ ਜਿਹੜਾ ਸੰਭੂ ਮਨ ਹੈ ਤੇ ਸਤਰੂਪਾ ਹੈ। ਬੋਲਤ ਭਇਓ ਸੁਣਹੋ ਹੇ ਤਾਤਾ, ਬ੍ਰਹਮਾ ਬੋਲਿਆ ਵੀ ਹੇ ਪੁੱਤਰ ਪੁੱਤਰੀ ਮੇਰੇ ਵਚਨ ਧਿਆਨ ਦੇ ਕੇ ਤੁਸੀਂ ਸੁਣ ਲਓ। ਤੁਮ ਪਰ ਮੈਂ ਸੋ ਪ੍ਰਸੰਨ ਮਹਾਨਾ, ਤੁਹਾਡੇ ਦੋਹਾਂ ਉੱਪਰ ਮੈਂ ਬ੍ਰਹਮਾ ਪਿਓ ਕਹਿੰਦੇ ਬਹੁਤ ਤਕੜਾ ਪ੍ਰਸੰਨਾ ਖੁਸ਼ ਹਾਂ। ਦੰਪਤ ਰਹੋ ਸਹਿਤ ਕਲਿਆਨਾ, ਪਹਿਲਾਂ ਤੁਸੀਂ ਭੈਣ ਭਰਾ ਸੀ, ਇਹ ਅਜੀਬ ਤਰ੍ਹਾਂ ਦੀ ਕਥਾ ਹੈ ਵੀ ਹੁਣ ਕਹਿੰਦੇ ਤੁਸੀਂ ਪਤੀ ਸਤੀ ਬਣ ਕੇ ਰਹੋ, ਜਿਹੜੀ ਭੈਣ ਹੈ ਉਹ ਕਹਿੰਦੇ ਤੂੰ ਵੋਟੀ ਬਣ ਜੇ, ਤੂੰ ਮੇਰਾ ਪਤੀ ਬਣ ਜਾ। ਜੇਕਰ ਮਮ ਸੇਵਾ ਤੁਮ ਮੰਗੀ, ਹਾਂ ਜੇ ਤੁਸੀਂ ਕਹਿੰਦੇ ਭੈਣ ਭਰਾ ਨੇ ਮੇਰੀ ਇਹ ਸੇਵਾ ਮੰਗੀ ਹੈ। ਹਸ ਪ੍ਰਕਾਰ ਕੀਜੈ ਅਨੁਰਾਗੀ, ਇਸ ਤਰ੍ਹਾਂ ਦੀ ਸੇਵਾ ਕਹਿੰਦੇ ਪ੍ਰੇਮ ਨਾਲ ਕਰੋ, ਹੁਣ ਤੁਸੀਂ ਪਤ ਪਤਨੀ ਬਣ ਜਾਓ, ਨਿਜ ਸਰੀਰ ਤੇ ਸੁਤ ਉਪਜਾਵੋ। ਇਸ ਤਰ੍ਹਾਂ ਸੰਸਾਰੀ ਸੰਬੰਧ ਕਰਕੇ ਆਪੋ ਆਪਣੇ ਸ਼ੀਰਾਂ ਤੋਂ ਪੁੱਤਰ ਪੈਦਾ ਕਰੋ, ਧਰਮ ਸਹਿਤ ਛਿਤ ਰਾਜ ਕਮਾਵੋ। ਧਰਮ ਦੇ ਸਹਿਤ ਕਹਿੰਦੇ ਧਰਤੀ ਤੇ ਰਾਜ ਕਮਾਓ, ਧਰਮ ਵਧੀਆ ਹੋਊਗਾ। ਜਿਹੜੇ ਮੱਖ ਕਰ ਜਜੋ ਬਿਸ਼ਨ ਗੁਣ ਖਾਨੀ, ਕਹਿੰਦੇ ਜਗ ਕਰਕੇ ਜਿਹੜਾ ਭਗਵਾਨ ਗੁਣਾ ਦੀ ਖਾਣ ਉਹਨੂੰ ਪੂਜੋ ਦੋਵੇਂ, ਪ੍ਰਜਾ ਰੱਖੇ ਆਬ ਕਰੋ ਮਹਾਨੀ। ਇਸ ਤਰ੍ਹਾਂ ਕਹਿੰਦੇ ਫਿਰ ਜਿਹੜੀ ਆ ਮਹਾਂ ਪ੍ਰਜਾ ਇਸ ਸ੍ਰਿਸ਼ਟੀ ਦੀ ਮਹਾਨ ਤੁਸੀਂ ਰਕਸ਼ਾ ਕਰੋ ਦੋਵੇਂ ਹੀ, ਜਿਨ ਸ੍ਰੀ ਪ੍ਰਭ ਨਹਿ ਤੋਖਨ ਕੀਨੋ। ਇਹ ਵੀ ਸੁਮੰਭੋਨ ਮਨ ਪੁੱਤਰ ਸਵਸੁਮ ਸਤਰੂਪਾ ਪੁੱਤਰੀ, ਜਿਨ੍ਹਾਂ ਨੇ ਭਗਵਾਨ ਵਿਸ਼ਨੂੰ ਨੂੰ ਨਹੀਂ ਪ੍ਰਸੰਨ ਕੀਤਾ ਨਹੀਂ ਪੂਜਨ ਕੀਤਾ। ਮੰਦ ਭਾਗ ਜਗ ਆਪ ਜਸ ਲੀਨੋ, ਉਹ ਤਾਂ ਪੈੜੇ ਭਾਗਾਂ ਵਾਲੇ, ਉਹਨਾਂ ਨੇ ਤਾਂ ਸੰਸਾਰ ਵਿੱਚ ਪੈਦਾ ਹੋ ਕੇ ਬਦਨਾਮੀ ਹੀ ਲਈ, ਬਦਨਾਮੀ ਖੱਟੀ ਹੈ। ਹਰ ਕੋ ਜਜਨ ਪ੍ਰਜਾ ਰਖਵਾਰੀ, ਇਸ ਕਰਕੇ ਸਵੰਭੂ ਮਨ ਪੁੱਤਰ ਸਤਰੂਪਾ ਪੁੱਤਰੀ, ਜਿਹੜਾ ਭਗਵਾਨ ਨੂੰ ਪੂਜਣਾ ਹੈ ਤੇ ਪ੍ਰਜਾ ਦੀ ਰੱਖਿਆ ਕਰਨੀ ਹੈ। ਇਹ ਸੇਵਾ ਵੱਡ ਜਾਨ ਹਮਾਰੀ, ਇਹ ਮੇਰੇ ਪਿਓ ਦੀ ਕਹਿੰਦੇ ਸਭ ਤੋਂ ਵੱਡੀ ਸੇਵਾ ਜਾਣ ਲਓ, ਦੋਵੇਂ ਓ ਕਰੋ ਰਲ ਮਿਲ ਕੇ। ਸੁਣ ਕਰ ਮਨ ਬੋਲਿਓ ਵਿਦ ਸਾਥੇ, ਇਸ ਤਰ੍ਹਾਂ ਬ੍ਰਹਮਾ ਤੋਂ ਸੁਣ ਕੇ ਜਿਹੜਾ ਸੰਭੂ ਮਨ ਹੈ ਆਪਣੇ ਪਿਤਾ ਬ੍ਰਹਮੇ ਦੇ ਸਾਥ ਫਿਰ ਬੋਲਿਆ, ਰਾਵਰ ਕੀ ਆਏ ਸਮਮ ਮਾਥੇ। ਹੇ ਪਿਤਾ ਬ੍ਰਹਮਾ ਜੀ, ਆਪ ਜੀ ਦੀ ਜਿਹੜੀ ਆਗਿਆ ਉਹ ਮੇਰੇ ਸਿਰ ਮੱਥੇ ਭਾਵ ਕਿਹੜੇ ਮੱਥੇ ਮੈਂ ਮੰਨਦਾ। ਮੈਂ ਅਰ ਪਰਜਾ ਸਰਬ ਸਮੇਤਾ, ਕਹਿੰਦੇ ਮੈਂ ਵੀ ਤੇ ਹੋਰ ਜਿੰਨੀ ਪਰਜਾ ਸ੍ਰਿਸ਼ਟੀ ਉਹਦੇ ਸਾਰੇ ਦੇ ਸਮੇਤ। ਜਲ ਮਹਿ ਧਾਰਾ ਨ ਪਾਏ ਨਿਕੇਤਾ, ਕਹਿੰਦੇ ਜਿਹੜੀ ਧਰਤੀ ਉਹ ਤਾਂ ਪਾਣੀ ਵਿੱਚ ਹੈ, ਤੇ ਇਸ ਕਰਕੇ ਧਰਤੀ ਪਾਣੀ ਵਿੱਚ ਹੋਣ ਕਰਕੇ ਮੈਂ ਘਰ ਨਹੀਂ ਪਾ ਸਕਦਾ, ਘਰ ਨਹੀਂ ਬਣਾ ਸਕਦਾ ਪਾਣੀ ਤੇ। ਕਿਸ ਸਥਾਨ ਰਹਿ ਰਾਜ ਕਮਾਵਾਂ, ਹੇ ਪਿਤਾ ਤੁਸੀਂ ਦੱਸੋ ਹੁਣ ਕਿਹੜੇ ਸਥਾਨ ਤੇ ਰਹਿ ਕੇ ਮੈਂ ਰਾਜ ਭਾਗ ਕਮਾਵਾਂਗਾ। ਰਛ ਪ੍ਰਜਾ ਕੋ ਕਹਾਂ ਵਸਾਵਾਂ, ਤੁਹਾਡੀ ਪ੍ਰਜਾ ਦੀ ਰੱਖਿਆ ਕਰਕੇ ਮੈਂ ਕਿੱਥੇ ਨੂੰ ਵਸਾਉਂਗਾ ਉਸਨੂੰ। ਜੇ ਅਸ ਵਿਦ ਕੀ ਚਾਹੇ ਤੁਮਾਰੀ, ਬ੍ਰਹਮਾ ਪਿਤਾ ਜੀ ਜੇ ਇਸ ਤਰ੍ਹਾਂ ਦੀ ਤੁਹਾਨੂੰ ਕਹਿੰਦੇ ਚਾਹਨਾ ਹੈਗੀ ਹੈ, ਕਿਸੂ ਜਤਨ ਲਿਹ ਧਾਰਨ ਉਧਾਰੀ, ਫਿਰ ਕਹਿੰਦੇ ਕਿਸੇ ਜਤਨ ਹੀਲੇ ਦੇ ਨਾਲ ਜਿਹੜੀ ਧਰਤੀ ਹੈ ਪਾਣੀ ਦੇ ਵਿੱਚ ਨਾ ਹੇਠਾਂ ਪਤਾਲ ਵਿੱਚ, ਉਹਨੂੰ ਤੁਸੀਂ ਕਹਿੰਦੇ ਉਧਾਰ ਲਿਆਓ, ਉਹਨੂੰ ਉੱਪਰ ਲੈ ਆਓ। ਸੁਣ ਕਰ ਆਓ ਵਿਦ ਕਰਤ ਵਿਚਾਰਾ, ਇਸ ਤਰ੍ਹਾਂ ਸੁਣ ਕੇ ਬ੍ਰਹਮਾ ਕਹਿੰਦੇ ਵਿਚਾਰ ਕਰਨ ਲੱਗ ਪਿਆ। ਪਹਿਲੇ ਜਲ ਮੈਂ ਪੀਓ ਅਪਾਰਾ, ਪਹਿਲਾਂ ਜਦੋਂ ਕਹਿੰਦੇ ਆ ਮੈਂ ਪੈਦਾ ਹੋਇਆ ਸੀ ਤੇ ਹਰ ਪਾਸੇ ਪਾਣੀ ਪਾਣੀ ਸੀ, ਕਿਉਂਕਿ ਕਵਲ ਫੁੱਲ ਤੋਂ ਧੁੰਨੀ ਤੋਂ ਪੈਦਾ ਹੋਇਆ, ਕਵਲ ਫੁੱਲ ਉਹਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ ਸੀ। ਇਸ ਤਰ੍ਹਾਂ ਕਹਿੰਦੇ ਵੀ ਪਾਣੀ ਪੀਣੀ ਸੀ, ਫਿਰ ਉਹ ਕਹਿੰਦੇ ਮੈਂ ਬਹੁਤ ਪਾਣੀ ਪੀਤਾ। ਹੋਈ ਹੁਤੀ ਨਗਨ ਜਬ ਆਵਨੀ, ਇਸ ਤਰ੍ਹਾਂ ਬਹੁਤੇ ਪਾਣ ਪੀਣ ਨਾਲ ਜਦੋਂ ਧਰਤੀ ਕਹਿੰਦੇ ਉੱਪਰ ਨੰਗੀ ਹੋ ਗਈ। ਰਚੀ ਪ੍ਰਜਾ ਤਾਬ ਬਹੁ ਬਿਦ ਰਵਨੀ, ਮੈਂ ਬ੍ਰਹਮੇ ਨੇ ਬਹੁਤ ਰੰਗਾਂ ਰੰਗਾਂ ਦੀ ਸੋਹਣੀ ਇਹ ਕਹਿੰਦੇ ਸ੍ਰਿਸ਼ਟੀ ਰਚਨਾ ਕੀਤੀ ਸੀ, ਬਣਾਈ ਸੀ। ਅਪਰਮਾਨ ਜਲ ਵਧਿਓ ਬਹੋਰੀ, ਹੁਣ ਫੇਰ ਕਹਿੰਦੇ ਮਿਣਤੀ ਤੋਂ ਰਹਿਤ ਪਾਣੀ ਬਹੁਤ ਵਧ ਗਿਆ। ਸਗਰੀ ਧਰਨ ਲੀਨ ਅਬ ਬੋਰੀ, ਇਹ ਪਾਣੀ ਨੇ ਸਾਰੀ ਧਰਤੀ ਨੂੰ ਫੇਰ ਆਪਣੇ ਵੀ ਡੁਬੋ ਲਿਆ ਹੈ। ਕਿਸ ਪ੍ਰਕਾਰ ਇਸ ਵਹਿਰ ਟਿਕਾਉ, ਵੀ ਬ੍ਰਹਮਾ ਸੋਚਣ ਲੱਗਿਆ ਵੀ ਕਿਸ ਢੰਗ ਨਾਲ ਹੁਣ ਧਰਤੀ ਤੋਂ ਉਹਨੂੰ ਹੇਠਾਂ ਤੋਂ ਲਿਆ ਕੇ ਪਾਣੀ ਦੇ ਉੱਤਰ ਮੈਂ ਟਿਕਾਵਾਂ। ਨਾਨਾ ਕੀ ਰਚਨ ਰਚਾਓ, ਪਹਿਲਾਂ ਜਿਵੇਂ ਤਰ੍ਹਾਂ ਤਰ੍ਹਾਂ ਦੀ ਰਚਨਾ ਰਚੀ ਸੀ ਉਸੇ ਤਰ੍ਹਾਂ ਫੇਰ ਕਿਵੇਂ ਰਚਾਵਾਂ ਰਚਾ। ਨਾਭ ਕਮਲ ਤੇ ਜਨਮ ਭਇਓ ਜਬ, ਆਵੇ ਮਰਦਾਨੇ ਬ੍ਰਹਮਾ ਨੇ ਸੋਚਿਆ ਵੀ ਜਦੋਂ ਵਿਸ਼ਨੂੰ ਦੀ ਨਾਭੀ ਤੋਂ ਧੁੰਨੀ ਕਮਲ ਤੋਂ ਮੇਰਾ ਜਨਮ ਹੋਇਆ ਸੀ, ਮੈਂ ਪੈਦਾ ਹੋਇਆ ਸੀ, ਜਗਤ ਰਚਨ ਪ੍ਰਭ ਆਇਸ ਦੀਤਾ, ਤਦੋਂ ਮੈਨੂੰ ਭਗਵਾਨ ਨੇ ਸੰਸਾਰ ਦੀ ਰਚਨਾ ਕਰਨ ਦੀ ਆਗਿਆ ਕੀਤੀ ਸੀ। ਨਹ ਮੋਤੇ ਅਬ ਹੋਤ ਉਪਾਈ, ਮੇਰੇ ਪਾਸੋਂ ਸੰਸਾਰ ਨੂੰ ਰਚਣ ਦਾ ਉਪਰਾਲਾ ਹੀਲਾ ਹੋ ਨਹੀਂ ਸਕਿਆ ਸੀ। ਕਰ ਹੈ ਆਪ ਜਗਦੀਸ਼ ਸਹਾਈ, ਤਾਂ ਵੀ ਜਗ ਦਾ ਮਾਲਕ ਜਿਹੜਾ ਹੈ ਉਹ ਆਪ ਹੀ ਸਹਾਇਤਾ ਕਰੇ, ਫਿਰ ਇਹ ਸ੍ਰਿਸ਼ਟੀ ਰਚੀ ਜਾ ਸਕਦੀ ਹੈ, ਇਸ ਤਰ੍ਹਾਂ ਇਹ ਸੰਸਾਰ ਵਸਾਇਆ ਰਸਾਇਆ ਜਾ ਸਕਦਾ ਹੈ। ਦੋਹਰਾ ਚਿੰਚਤ ਭਇਓ ਵਿਸਾਲ ਜਬ, ਲੈ ਵੀ ਬ੍ਰਹਮਾ ਤੈਨੂੰ ਜੀਵ ਤਰ੍ਹਾਂ ਦੀ ਕਥਾ ਸੁਣਾਉਂਦੇ ਹਾਂ, ਸੁਣ ਲੈ ਪ੍ਰਾਣਾ ਦੀ। ਜਦੋਂ ਬ੍ਰਹਮਾ ਕਹਿੰਦੇ ਬਹੁਤਾ ਸੋਚਦਾ ਰਿਹਾ, ਉੱਤੇ ਜੁਨਾਸਕ ਛੇਕ, ਕਹਿੰਦੇ ਜਿਹੜੇ ਉਹਦੇ ਕਹਿੰਦੇ ਉਹ ਨੱਕ ਦੇ ਨਾਸਾਂ ਦੇ ਛੇਕ ਜਿਹੇ ਸੁਰਾਖ ਸੀ ਨਾ ਨੱਕ ਵਿੱਚ ਦੋ, ਤਿੰਨ ਤੇ ਪ੍ਰਗਟ ਬਰਾਹ ਪੇ, ਕਹਿੰਦੇ ਉਹ ਨੱਕ ਦੇ ਸੁਰਾਖਾਂ ਵਿੱਚੋਂ ਕਹਿੰਦੇ ਕਹਿੰਦੇ ਬਰਾਹ ਦਾ ਰੂਪ ਪ੍ਰਗਟ ਹੋਏ, ਸੂਰ ਪੈਦਾ ਹੋ ਗਿਆ। ਜੇ ਜਗ ਧਰਨੀ ਟੇਕ, ਸੰਸਾਰ ਦੀ ਧਰਤੀ ਦਾ ਸਹਾਰਾ ਹੋਇਆ ਕਹਿੰਦੇ ਬਰਾਹ ਸੂਰ, ਚੌਪਈ ਨਿਕਸੇ ਪ੍ਰਥਮ ਅੰਗੁਸ਼ਟ ਸਮਾਨਾ, ਇਹ ਮਰਦਾਨੇ ਪੁਰਾਣਾ ਵਿੱਚ ਇਸ ਤਰ੍ਹਾਂ ਦੀ ਕਥਾ ਲਿਖੀ ਹੈ, ਜਦੋਂ ਕਹਿੰਦੇ ਬਰਾਹ ਸੂਰ ਨਿਕਲੇ ਸੀ ਨਾ ਬ੍ਰਹਮੇ ਦੇ ਨੱਕ ਵਿੱਚੋਂ, ਤਾਂ ਬਹੁਤ ਛੋਟੇ ਜਿਹੇ ਸੀ, ਚੜ ਆਕਾਸ਼ ਮਹਿ ਵਧੇ ਮਹਾਨਾ, ਆ ਜਾਣੀ ਜਿਵੇਂ ਛੋਟਾ ਜਿਹਾ ਅੰਗੂਠਾ ਹੁੰਦਾ ਨਾ ਐਡਾ ਕਿ ਸੀ ਉਹ, ਤੇ ਫਿਰ ਕਹਿੰਦੇ ਆਕਾਸ਼ ਵਿੱਚ ਚੜ ਕੇ ਬਹੁਤ ਵੱਡੇ ਬਦ ਗਏ ਉਹ ਸੂਰ ਵਰਾਹ ਅਵਤਾਰ ਅਚਰਜ ਭਏ ਦੇਖ ਸੁਰ ਸਾਰੇ ਨੇ ਦੇਵਤੇ ਸੀ ਵਿਸ਼ਨੂੰ ਬਈ ਸੂਰ ਬਣ ਗਏ ਅਚਰਜ ਹੋ ਗਏ ਅੱਕੇ ਬੱਕੇ ਹੋ ਗਏ ਲੱਖ ਹਰ ਜੈ ਜੈ ਸ਼ਬਦ ਉਚਾਰੇ ਭਗਵਾਨ ਵਿਸ਼ਨੂੰ ਜੀ ਹੁਣ ਸਰੂਰ ਰੂਪ ਵਿੱਚ ਆ ਗਏ ਹਨ ਉਹ ਜਾਣ ਕੇ ਸਾਰਿਆਂ ਦੇਵਤਿਆਂ ਨੇ ਜੈ ਜੈਕਾਰ ਬੋਲੀ ਘੁਰ ਘੁਰ ਮੁਖ ਤੇ ਕਰ ਤੇ ਕਾਲਾ ਮਰਦਾਨੇ ਉਹ ਵਿਸ਼ਨੂੰ ਜੀ ਜਿਹੜੇ ਸੂਰ ਬਣ ਗਏ ਸੀ ਉਹ ਮੁੱਖੋਂ ਕਹਿੰਦੇ ਘੁਰ ਘੁਰ ਦੀ ਆਵਾਜ਼ ਕਰਦੇ ਸੀ ਬੜੀ ਸੁੰਗਤ ਸ਼ੂਕਰ ਸਰਸ ਕਿਰਪਾਲਾ ਦਿਆਲੂ ਕਿਰਪਾਲੂ ਵਿਸ਼ਨੂੰ ਜੀ ਇਸ ਤਰ੍ਹਾਂ ਜਿਵੇਂ ਸੂਰ ਸੁੰਘਦਾ ਹੁੰਦਾ ਧਰਤੀ ਨੂੰ ਉਹ ਸੁੰਘਦੇ ਸੀ ਘੁਰ ਘੁਰ ਕਰਦੇ ਉੱਜਲ ਰਤਨ ਚੰਦਰਮਾ ਨਿਆਈ ਉਹ ਸੂਰ ਅਵਤਾਰ ਦੇ ਕਹਿੰਦੇ ਚਿੱਟੇ ਦੰਦ ਸੀ ਚੰਦਰਮਾ ਦੇ ਨਿਵੇਂ ਵਾਂਗ ਊਚ ਬਾਲ ਵੱਡ ਊਚ ਉਠਾਈ ਜਿਹੜੀ ਪੂਛ ਬਾਲਾਂ ਵਾਲੀ ਉਹ ਤਾਂ ਉੱਚੀ ਬਹੁਤ ਚੁੱਕੀ ਹੋਈ ਸੀ ਸੂਰ ਦੀ ਰੋਮ ਸਕੰਦ ਕਠਨ ਝਵਰ ਆਏ ਇਸ ਤਰ੍ਹਾਂ ਜਿਹੜੇ ਕੋਈ ਰੋਮ ਸਕੰਦ ਕਠਨ ਝਵਰ ਆਏ ਸਕੰਦ ਨੀ ਸਕੰਦ ਹੋਣਾ ਹੈ ਰੋਮ ਸਕੰਦ ਹਾਂ ਸਕੰਦ ਕਹਿ ਕੇ ਸਸਕੰਦ ਕਿਉਂਕਿ ਉਹਨਾਂ ਦੋ ਸੱਸੇ ਕਿਉਂ ਲਾਉਣੇ ਸਸਕੰਦ ਤੇ ਸਕੰਦ ਵਿੱਚ ਅਰਥ ਦਾ ਬੜਾ ਫਰਕ ਹੈ ਇਸ ਤਰ੍ਹਾਂ ਕਹਿੰਦੇ ਜਿਹੜੇ ਮੋਢਿਆਂ ਦੇ ਰੋਮ ਜੇ ਹੈ ਉਹ ਬੜੇ ਸਖਤ ਸੀ ਜਦੋਂ ਉਹਨਾਂ ਨੂੰ ਝਾੜਿਆ ਹਿਲਾਇਆ ਚਲਾਇਆ ਵੇਗ ਖੁਰਨ ਸੋ ਸਭ ਬਿਲਗਾਏ ਇਸੇ ਤਰ੍ਹਾਂ ਕਹਿੰਦੇ ਜਿਹੜੇ ਬੱਦਲ ਸੀ ਉਹ ਸੂਰ ਦੇ ਜਿਹੜੇ ਖੁਰ ਸੀ ਜਦੋਂ ਉਹ ਕਹਿੰਦੇ ਹਿਲਾਏ ਚਲਾਏ ਉਹਦੇ ਨਾਲ ਕਹਿੰਦੇ ਬੱਦਲ ਸਾਰੇ ਇੱਧਰ ਉੱਧਰ ਖਿੰਡ ਪੁੰਡ ਗਏ ਦੇਖਤ ਸਰਬ ਦੇਵਤਨ ਤਬ ਹੀ ਕਹਿੰਦੇ ਉਹ ਜਿਹੜੇ ਬ੍ਰਹਮ ਅਵਤਾਰ ਜੀ ਅਸੂਰ ਅਵਤਾਰ ਜੀ ਸਾਰੇ ਦੇਵਤਿਆਂ ਦੇ ਦੇਖਦਿਆਂ ਦੇਖਦਿਆਂ ਸ੍ਰੀ ਬ੍ਰਹਮ ਪਰਵਿਰਸ਼ੇ ਜਲ ਜਬ ਹੀ ਮਰਦਾਨੇ ਉਹ ਪਾਣੀ ਦੇ ਵਿੱਚ ਕਹਿੰਦੇ ਬ੍ਰਹਮ ਅਵਤਾਰ ਜੀ ਪ੍ਰਵੇਸ਼ ਹੋ ਗਏ ਧਸ ਗਏ ਅਹਿਰਨ ਸਮਝੇ ਅੰਗ ਕਠੋਰਾ ਕਹਿੰਦੇ ਜਿਵੇਂ ਲੁਹਾਰ ਦੀ ਐਰਨ ਹੁੰਦੀ ਉਹਦੇ ਸਮਾਨ ਕਹਿੰਦੇ ਸਖਤ ਅੰਗ ਸੀ ਬ੍ਰਹਮਾ ਜੀ ਦੇ ਮਨ ਹੋ ਜਲਦ ਕੀ ਕੁੱਖਿਆਨ ਫੋਰਾ ਨਾ ਕਹਿੰਦੇ ਸਮੁੰਦਰ ਦੀ ਜਿਹੜੀ ਕੁੱਖ ਹੈ ਬੱਖੀ ਉਹਨੂੰ ਭੰਨ ਦਿੱਤਾ ਹੈ ਸਰਬ ਵਾਰ ਕੋ ਦੀਨ ਬਿਦਾਰੀ ਕਹਿੰਦੇ ਬ੍ਰਹਮਾ ਜੀ ਨੇ ਸਾਰੇ ਪਾਣੀ ਨੂੰ ਪਰੇ ਹਟਾ ਤਾ ਦੂਰ ਕਰਤਾ ਖੰਡਾ ਤਾ ਗਏ ਰਸਾਤਲ ਥਾਨ ਮਝਾਰੀ ਜਿੱਥੇ ਕਹਿੰਦੇ ਉਹ ਰਸਾਤਲ ਪਤਾਲ ਸੀ ਉਸ ਥਾਂ ਤੇ ਵੀ ਚਲੇ ਗਏ ਬ੍ਰਹਮਾ ਜੀ ਪੂਰਬ ਜਹ ਸੋਵਨ ਕੀ ਥਾਈ ਜਿੱਥੇ ਕਹਿੰਦੇ ਭਗਵਾਨ ਦੀ ਛੇਵੇਂ ਪਤਾਲ ਵਿੱਚ ਪਹਿਲਾਂ ਵੀ ਸੌਣ ਦੀ ਥਾਂ ਸੀ ਉਹ ਬਰ ਰਾਜੇ ਦੇ ਕੋਲ ਰਹੇ ਅੱਜ ਹੂੰ ਬਲਕਿ ਦੁਆਰ ਖਲੋ ਲਿਖਿਆ ਹੋਇਆ ਨਾ ਤਹਿ ਤੇ ਧਰਨੀ ਲੀਨ ਉਠਾਈ ਉੱਥੋਂ ਕਹਿੰਦੇ ਔਰ ਸਤਰ ਛੇਵੇਂ ਪਤਾਲ ਵਿੱਚੋਂ ਧਰਤੀ ਨੂੰ ਚੁੱਕ ਲਿਆ ਬ੍ਰਹਮ ਜੀ ਨੇ ਕਵਨ ਤਬ ਦੰਤਨ ਪਰ ਧਾਰੀ ਦੰਦਾਂ ਉੱਪਰ ਹੁੜਜੀ ਉੱਪਰ ਰੱਖ ਕੇ ਧਰਤੀ ਨੂੰ ਜਦੋਂ ਚੱਲੇ ਕਹਿੰਦੇ ਸੂਰ ਅਵਤਾਰ ਜੀ ਸ੍ਰੀ ਬਲਵੰਤ ਲਸੇ ਸ਼ਬ ਭਾਰੀ ਕਹਿੰਦੇ ਲਕਸ਼ਮੀ ਦੇ ਮਾਲਕ ਭਾਰੀ ਬਲ ਵਾਲੇ ਬੜੇ ਕਹਿੰਦੇ ਲਸ਼ੇ ਬੜੇ ਸੁਭ ਸੁਭਾ ਵਾਲੇ ਤਹਿ ਹਿਰੰਗ ਨਾਚ ਬਰਨ ਕੋ ਪ੍ਰੇਰਾ ਕਹਿੰਦੇ ਉੱਥੇ ਕਹਿੰਦੇ ਬਰਨ ਦੇਵਤੀ ਦਾ ਪ੍ਰੇਰਿਆ ਹੋਇਆ ਜਿਹੜਾ ਹਰਨਾਕਸ਼ ਸੀ ਹਿਰਨ ਕਸ਼ਪ ਸੀ ਮਿਲਿਓ ਪੰਥ ਮਹਿ ਗਰਬ ਕਨੇਰਾ ਜਿਸ ਹਿਰਨ ਕਸ਼ਪ ਦੇ ਹਿਰਦੇ ਵਿੱਚ ਬੜਾ ਹੰਕਾਰ ਸੀ ਉਹ ਰਸਤੇ ਵਿੱਚ ਹੀ ਕਹਿੰਦੇ ਬ੍ਰਹਮਾ ਜੀ ਨੂੰ ਮਿਲ ਗਿਆ ਅਗਰ ਦੰਤ ਧਰਨੀ ਧਰ ਆਵਤ ਇੱਧਰ ਕਹਿੰਦੇ ਬ੍ਰਹਮਾ ਅਵਤਾਰ ਜੀ ਦੰਦਾਂ ਦੇ ਅੱਗੇ ਧਰਤੀ ਨੂੰ ਰੱਖ ਕੇ ਚਲੇ ਆ ਰਹੇ ਬਲੀ ਦੁਰਦ ਜੋ ਸ਼ੋਭ ਵਡਾਵਤ ਬਲੀ ਹਾਥੀ ਹੁੰਦਾ ਇਸ ਤਰ੍ਹਾਂ ਸੋਭਾ ਵਧਾ ਰਹੇ ਸੀ ਦੇਖ ਦੈਂਤ ਕੀ ਸ੍ਰੋਣਤ ਨੈਨਾ ਇਸ ਤਰ੍ਹਾਂ ਬ੍ਰਹਮ ਨੂੰ ਧਰਤੀ ਦੰਦਾਂ ਤੇ ਹੁੜਦੇ ਚੁੱਕਿਆਂ ਦੇਖ ਕੇ ਹਿਰਨਕਸ਼ਮ ਨੇ ਬੜਾ ਗੁੱਸਾ ਕੀਤਾ ਮੁਖ ਤੇ ਬਹੁ ਬੋਲਤ ਦੁਰਬੈਨਾ ਮੁੱਖੋਂ ਕਹਿੰਦੇ ਹਿਰਨਕਸ਼ ਅੱਖਾਂ ਜੀਆਂ ਲਾਲ ਕਰਕੇ ਖੋਟੇ ਵਚਨ ਬੋਲਣ ਲੱਗਿਆ ਹਮ ਹੈ ਰਸਾਤਲ ਵਿਦ ਦੀ ਸਾਰੋ ਦੇਹ ਭਗਵਾਨ ਵਿਸ਼ਨੂੰ ਸੂਰ ਦਾ ਰੂਪ ਬਣੇ ਹੋਏ ਸਾਨੂੰ ਪਤਾਲ ਦਾ ਰਾਜ ਭਾਗ ਪਹਿਲਾਂ ਦਿੱਤਾ ਗਿਆ ਸਾਰਾ ਤਜ ਛਿਤ ਕੋ ਨਤ ਆਬ ਤੁਝ ਮਾਰੋ ਦੇ ਧਰਤੀ ਇੱਥੇ ਛੱਡਦੇ ਨਹੀਂ ਤਾਂ ਫਿਰ ਤੈਨੂੰ ਮੈਂ ਮਾਰ ਦਿਆਂਗਾ ਲਗਾ ਸੂਰ ਨੂੰ, ਅਸ ਕਹਿ ਲੇਕਰ ਗਦਾ ਚਲਾਈ। ਇਸ ਤਰ੍ਹਾਂ ਵੀ ਮਰਦਾਨੇ ਕਹਿ ਕੇ ਹਿਰਨਕਸ਼ਮ ਨੇ ਹੱਥ ਵਿੱਚ ਗਦਾ ਜੀ ਗੁਰਜੀ ਲੈ ਕੇ ਸੂਰ ਵੱਲੀ ਚਲਾਈ ਸੀ, ਮਾਰੀ ਸੀ। ਹਨ ਕਰ ਗਦਾ ਜੋ ਧਰਨ ਗਿਰਾਈ। ਇਸ ਤਰ੍ਹਾਂ ਕਹਿੰਦੇ ਗਦਾ ਜੀ ਮਾਰ ਕੇ ਜਿਹੜੀ ਉਹ ਸੂਰ ਨੇ ਕਹਿੰਦੇ ਹੁੜ ਤੇ ਧਰਤੀ ਚੱਕੀ ਸੀ, ਹੇਠਾਂ ਸੁਟਵਾ ਲਈ। ਨਵ ਮਹਿ ਠਾਂਡੇ ਦੇਵ ਬਿਲੋਕਤ। ਕਹਿੰਦੇ ਆਕਾਸ਼ ਵਿੱਚ ਖੜੋਤੇ ਹੋਏ ਦੇਵਤੇ ਵੇਖਦੇ ਸੀ। ਹਾਹਾਕਾਰ ਕਰਤ ਮਤ ਸ਼ੋਕਤ। ਹਾਹਾਕਾਰ ਕਰਦੇ ਹੈ, ਬੁੱਧੀ ਵਿੱਚ ਬੜੇ ਸ਼ੋਕ ਸਹਿਤ ਹੋ ਰਹੇ, ਦੁਖੀ ਹੋ ਰਹੇ। ਤਿਹ ਛਿਨ ਦੇਖ ਨਿਰਾ ਯੁੱਧ ਹਰ ਕੋ। ਕਹਿੰਦੇ ਉਸ ਵੇਲੇ ਬਰਾ ਨੂੰ ਸ਼ਸਤਰ ਤੋਂ ਬਗੈਰ ਦੇ ਕੇ ਹਿਰਨਕਸ਼ਪ ਨੂੰ ਕਰਿਓ ਨ ਦੈਤ ਵਾਰ ਨਿਜ ਕਰ ਕੋ। ਇਸ ਤਰ੍ਹਾਂ ਬ੍ਰਾਹ ਨੂੰ ਕਹਿੰਦੇ ਸ਼ਸਤਰ ਤੋਂ ਬਗੈਰ ਦੇ ਕੇ ਹਿਰਨਕਸ਼ਪ ਨੇ ਕੋਈ ਵਾਰ ਨਹੀਂ ਕੀਤਾ ਮਾਰਨ ਵਾਸਤੇ। ਧਰਮ ਯੁੱਧ ਕੋ ਹਿਰਦੇ ਵਿਚਾਰੀ। ਜਿਹੜਾ ਹਿਰਨਕਸ਼ਪ ਇਹ ਧਰਮ ਦਾ ਯੁੱਧ ਹੋ ਗਿਆ, ਹਿਰਦੇ ਵਿੱਚ ਵਿਚਾਰਿਆ ਹੈ। ਰਹਿਓ ਠਾਂਡ ਤੇ ਥਾਨ ਗਾਰੀ। ਇਸ ਕਰਕੇ ਗੁਰੂ ਜੀ ਚਲਾ ਕੇ ਧਰਤੀ ਜੀ ਸੁਧਾ ਕੇ ਹਿਰਨਕਸ਼ਪ ਉਸ ਜਗ੍ਹਾ ਹੀ ਫਿਰ ਖੜੋਤਾ ਰਿਹਾ। ਸ੍ਰੀ ਬਰਾਹ ਤਬ ਚੱਕਰ ਬੁਲਾਵਾ। ਮਰਦਾਨੇ ਫਿਰ ਬਰਾਹ ਜਿਹੜਾ ਸੂਰ ਸੀ ਉਹਨੇ ਕਹਿੰਦੇ ਸੁਦਰਸ਼ਨ ਚੱਕਰ ਚਲਾਇਆ। ਕੋਟ ਸੂਰ ਸਮ ਤਤ ਛਿਨ ਆਵਾ। ਕਰੋੜਾ ਸੂਰਜ ਵਰਗਾ ਕਹਿੰਦੇ ਬੜੀ ਛੇਤੀ ਆਇਆ ਸੁਦਰਸ਼ਨ ਚੱਕਰ। ਅਸੁਰ ਬਲੀ ਦੇਖਿਓ ਜਿਹ ਕਾਲਾ। ਇੱਧਰ ਕਹਿੰਦੇ ਜਿਹੜਾ ਦੈਂਤ ਹਿਰਨਕਸ਼ਪ ਬਲੀ ਜਿਸ ਨੇ ਸੁਦਰਸ਼ਨ ਚੱਕਰ ਜਾਂਦਾ ਵੇਖਿਆ। ਹੋਇ ਸਮੀਪ ਕੀ ਯੁੱਧ ਵਿਸਾਲਾ। ਬਹੁਤ ਹੀ ਨੇੜੇ ਹੋ ਕੇ ਫਿਰ ਬੜਾ ਤਕੜਾ ਜੰਗ ਯੁੱਧ ਕੀਤਾ ਬਰਾ ਜੀ ਨਾਲ। ਹਰ ਕੀ ਦਿਸ਼ਪੁਨ ਗਦਾ ਚਲਾਈ। ਫਿਰ ਕਹਿੰਦੇ ਹਿਰਨਕਸ਼ਪ ਨੇ ਉਹ ਜਿਹੜੀ ਗੁਰੂ ਜੀ ਹੈ ਬਰਾ ਦੀ ਤਰਫ ਨੂੰ ਚਲਾਈ। ਕੀ ਕ੍ਰੋਧ ਬਲ ਸਰਬ ਲਗਾਈ। ਇੰਨਾ ਗੁੱਸਾ ਕੀਤਾ ਸਾਰਾ ਹੀ ਬਲ ਲਗਾਇਆ ਹਿਰਨਕਸ਼ਪ ਨੇ। ਆਵਤ ਗਹੀ ਤਬ ਹੈ ਜਗ ਤੇਸ਼ਾ। ਜਗ ਦੇ ਮਾਲਕ ਕਹਿੰਦੇ ਜਿਹੜੇ ਬਰਾਹ ਦਾ ਰੂਪ ਬਣੇ ਉਹਨਾਂ ਨੇ ਆਉਂਦਿਆਂ ਹੋਇਆ ਗੁਰੂ ਜੀ ਫੜ ਲਈ। ਜੋ ਸਰਪਨ ਕੋ ਗਹਿਤ ਖਗੇਸ਼ਾ। ਇਹ ਕਹਿੰਦੇ ਸੱਪਾਂ ਨੂੰ ਗਰਭ ਫੜ ਲੈਂਦਾ, ਮੂੰਹ ਵਿੱਚ ਫੜ ਲੈਂਦਾ, ਉਹ ਕਹਿੰਦੇ ਫੜ ਲਈ ਗਦਾ ਜੀ। ਨਿਫਲ ਘਾਤ ਲਖ ਦੈਤਨ ਰਾਇਆ। ਦੈਤਾਂ ਦਾ ਰਾਜਾ ਜਿਹੜਾ ਹਿਰਨਕਸ਼ ਵੀ ਮੇਰਾ ਬਾਹਰ ਨਿਸ਼ਫਲ ਗਿਆ ਉਹ ਜਾਣ ਕੇ। ਰਚੀ ਵਿਸਾਲ ਆਸੁਰੀ ਮਾਇਆ। ਫਿਰ ਬਈ ਮਰਦਾਨੇ ਜਿਹੜਾ ਹਿਰਨਕਸ਼ ਸੀ ਉਹਨੇ ਆਸਰੀ ਮਾਇਆ ਕਹਿੰਦੇ ਬਣਾ ਸ਼ੁਰੂ ਕਰ ਲਈ। ਪੌਣ ਪ੍ਰਚੰਡ ਵਰਖ ਰਾਜਸ਼ਾਹੀ। ਹੋ ਜਾਣੀ ਜਾਦੂਗਰ ਦੇ ਢੰਗ ਨਾਲ ਇਸ ਤਰ੍ਹਾਂ ਕਹਿੰਦੇ ਬੜੀ ਭਾਰੀ ਕਹਿੰਦੇ ਤਿੱਖੀ ਹਵਾ ਚਲਾਤੀ। ਪੌਣ ਪ੍ਰਚੰਡ ਵਰਖ ਰਾਜਸ਼ਾਹੀ। ਇਸ ਤਰ੍ਹਾਂ ਮੀਂਹ ਬਾਰਿਸ਼ ਹੋਣ ਲੱਗਿਆ, ਤਿੱਖੀ ਜਿਹੜੀ ਹੈ ਹਨੇਰੀ ਚੱਲ ਪਈ, ਮਿੱਟੀ ਘੱਟਾ ਛਾ ਗਿਆ ਹਰ ਪਾਸੇ। ਸੰਘਣ ਘੜ ਤੜਤਾ ਚਮਕਾਈ। ਮਦਲੇ ਤਕੜੇ ਸੰਘਣੇ ਹੋ ਗਏ ਤੇ ਬਿਜਲੀ ਚੱਕਣ ਲਾ ਦਿੱਤੀ। ਔਸਤ ਰੁਦਰ ਪੂੰਕਰ ਮਲ ਮੂਤਾ। ਫਿਰ ਆਕਾਸ਼ ਦੇ ਵਿੱਚੋਂ ਬੱਦਲ ਦੀ ਬਾਰਿਸ਼ ਦੇ ਸਾਂ ਕਹਿੰਦੇ ਹੱਡੀਆਂ ਡਿੱਗ ਰਹੀਆਂ ਗੜਿਆਂ ਵਾਂਗੂ। ਇਸ ਤਰ੍ਹਾਂ ਕਹਿੰਦੇ ਪੂੰ ਤੇ ਪਾਂਗ ਬਹਿ ਰਹੀ ਲਹੂ ਬਹਿ ਰਿਹਾ ਹੈ। ਪਰਖਤ ਪ੍ਰਗਟੇ ਦਾਨਵ ਭੂਤਾ। ਇਸ ਤਰ੍ਹਾਂ ਕਹਿੰਦੇ ਬਾਰਿਸ਼ ਕਰਦੇ ਹੋਏ ਇਹ ਜਿਹੜੇ ਕਹਿੰਦੇ ਦੈਂਤ ਹੈ ਕਹਿੰਦੇ ਇਹੋ ਜਿਹੇ ਜੀਵ ਪੈਦਾ ਹੋ ਗਏ ਉੱਥੇ। ਧਰ ਧਰ ਮਾਰ ਮਾਰ ਪੁਕਾਰ ਹੈ। ਫੜ ਲੋ ਫੜ ਲੋ ਕਹਿੰਦੇ ਇਸ ਤਰ੍ਹਾਂ ਕਹਿੰਦੇ ਹੈ ਤੇ ਮਾਰ ਲੋ ਬੋਲਦੇ। ਛਿੰਦ ਭਿੰਦ ਬਹੁ ਘਾਤ ਪ੍ਰਹਾਰ ਹੈ। ਛਲ ਫਲ ਕਰਕੇ ਬਹੁਤ ਤਰ੍ਹਾਂ ਦੇ ਧਾਂ ਦਾ ਘਾ ਮਾਰਦੇ ਹੈ। ਅਸ ਪ੍ਰਕਾਰ ਕੀ ਪਿਖ ਕਰ ਮਾਇਆ। ਇਸ ਤਰ੍ਹਾਂ ਦੀ ਕਹਿੰਦੇ ਬਰਾ ਅਵਤਾਰ ਨੇ ਕਸ਼ਵ ਦੀ ਮਾਇਆ ਵੇਖ ਸ੍ਰੀ ਬਰਾਹ ਚੱਕਰ ਚਮਕਾਇਆ। ਬਰਾਹ ਅਵਤਾਰ ਜੀ ਨੇ ਸੁਦਰਸ਼ਨ ਚੱਕਰ ਚਲਾਇਆ ਇਧਰ ਨੂੰ। ਕਰੀ ਦੂਰ ਤਤ ਛਿਨ ਮਹਿਸੋ। ਜਿਹੜੀ ਆਸਰੀ ਮਾਇਆ ਸੀ ਜਾਦੂਗਰੀ ਜੀ ਸੀ ਕਹਿੰਦੇ ਬੜੀ ਛੇਤੀ ਦੂਰ ਕਰ ਦਿੱਤੀ। ਕਰਨ ਲੱਗੇ ਰਣ ਗਰਜਤ ਦੋ। ਮਰਦਾਨੇ ਬਰਾਹ ਜੀ ਤੇ ਹਿਰਨ ਕਸ਼ਵ ਜੀ ਕਹਿੰਦੇ ਜੰਗ ਕਰਨ ਲੱਗ ਪਏ ਗਜਦੇ ਹੋਏ। ਕਰ ਹੈ ਪ੍ਰਹਾਰ ਗਦਾ ਸਰ ਬੰਗਾ। ਇਧਰ ਜਿਹੜਾ ਹਿਰਨਕਸ਼ਵ ਹੈ ਸਾਰੇ ਸਰੀਰ ਦੇ ਅੰਦਾਂ ਉੱਪਰ ਗਦਾ ਮਾਰਨਾ ਕਰਦਾ ਹੈ। ਅਰਣ ਸਰੀਰ ਰੁਦਰ ਕੇ ਸੰਗਾ, ਸਰੀਰ ਲਹੂ ਦੇ ਨਾਲ ਕਹਿੰਦੇ ਲਾਲੋ ਲਾਲ ਹੋ ਗਿਆ ਹੈ। ਬਹੁਰ ਲਰਹਿ ਕਰ ਮੁਸ਼ਟਨ ਮਾਰੀ, ਫਿਰ ਵੀ ਮਰਦਾਂ ਨੇ ਦੋਵੇਂ ਜਾਣੇ ਇੱਕ ਦੂਜੇ ਮੁੱਕੇ ਮਾਰ ਕੇ ਲੜਦੇ ਹੈ। ਵਜਰ ਸਮਾਨ ਨਾਦ ਹੋਇਆ ਭਾਰੀ, ਜਦੋਂ ਕਿਸੇ ਨੂੰ ਮੁੱਕਾ ਜਾ ਮਾਰਦੇ ਹੈ, ਵਜਰ ਸ਼ਸਤਰ ਦੇ ਸਮਾਨ ਭਾਰੀ ਆਵਾਜ਼ਾਂ ਹੁੰਦਾ, ਜਾਂ ਬਿਜਲੀ ਦੇ ਸਮਾਨ ਖੜਾਕਾ ਹੁੰਦਾ ਭਾਰੀ। ਅਦਕ ਕ੍ਰੋਧ ਕਰ ਸ੍ਰੀ ਭਗਵੰਤਾ, ਉਸ ਵੇਲੇ ਮਰਦਾਨੇ ਭਗਵਾਨ ਬ੍ਰਹਮਾ ਨੇ ਬੜਾ ਗੁੱਸਾ ਕਰਕੇ ਸਿਰ ਮਹਿ ਮੁਸ਼ਟਿਕ ਹਨੀ ਤੁਰੰਤਾ, ਜਿਹੜਾ ਸੀ ਨਾ ਹਿਰਨਕਾ ਸ਼ੇਰੇ ਸਿਰ ਵਿੱਚ, ਕਹਿੰਦੇ ਬੜਾ ਮੁੱਕਾ ਤਕੜਾ ਮਾਰਿਆ ਛੇਤੀ ਦੇ ਕੇ। ਖਾਏ ਭਵਾਰ ਗਿਰਿਓ ਤਬ ਐਸੇ, ਫਿਰ ਭਾਟਣੀ ਜੀ ਖਾ ਕੇ ਹਿਰਨਕਾ ਸ਼ੇਰ ਤਦੋਂ ਇਸ ਤਰ੍ਹਾਂ ਡਿੱਗਿਆ ਤਰ ਪੌਣ ਵੇਗ ਤੇ ਤਰ ਧਰ ਜੈਸੇ, ਇਸ ਤਰ੍ਹਾਂ ਤਿੱਖੀ ਹਵਾ ਦੇ ਵੇਗ ਕਰਕੇ ਜਿਹੜਾ ਦਰਖਤ ਹੈ ਕਹਿੰਦੇ ਧਰਤੀ ਤੇ ਆ ਕੇ ਡਿੱਗਦਾ ਹੁੰਦਾ ਹੈ। ਜੋ ਬ੍ਰਿਤ ਕੋ ਪਰ ਹੂਤ ਗਿਰਾਵਾ, ਇਹ ਕਹਿੰਦੇ ਬ੍ਰਿਤਾਸਤਰ ਦੈਂਤ ਨੂੰ ਇੰਦਰ ਦੇਵ ਨੇ ਕਹਿੰਦੇ ਸਿੱਟਿਆ ਸੀ ਮਾਰ ਕੇ, ਕਿਉਂ ਸਿਰ ਭਰ ਕੇ ਕੱਚ ਬਿਸਥਾਵਾ। ਇਸ ਤਰ੍ਹਾਂ ਕਹਿੰਦੇ ਜਿਹੜਾ ਹਿਰਨ ਕਸ਼ਵ ਦੇ ਸਿਰ ਦੇ ਉੱਪਰ ਲੈ ਕੇ ਜੇ ਸੀ, ਉਹ ਸਾਰੇ ਖਿਲਾਰ ਦੇ ਮਾਰ ਕੇ ਬਿਰਤਾਸਰ ਜੈਂਤ ਦੀ ਵੀ ਅਜੀਬ ਤਰ੍ਹਾਂ ਦੀ ਕਹਾਣੀ ਜੀ ਇੰਦਰ ਮਾਰਨ ਦੀ ਲਿਖੀ ਹੋਈ ਹੈ। ਉਹ ਦ੍ਰਿਸ਼ਟਾਂਤ ਪ੍ਰਮਾਣ ਜਾਂ ਕਵੀ ਜੀ ਨੇ ਇਹ ਪ੍ਰਾਣਾਂ ਦਾ ਦੇ ਦਿੱਤਾ ਹੈ। ਇਹ ਜਿਹੜਾ ਬਿਰਤਾਸਤਰ ਦੈਨ ਸੀ, ਇਹ ਇਸ ਤਰ੍ਹਾਂ ਕਹਿੰਦੇ ਇੱਕ ਲਵਣਾਸਰ ਦੈਨ ਸੀ, ਇੱਕ ਬਿਰਤਰਾਸਰ ਨੈਂਸ ਹੋਇਆ। ਇਸ ਤੋਂ ਬਾਅਦ ਵਿੱਚ ਉਹ ਮਾਨ ਧਾਤਾ ਨੇ ਕਹਿੰਦੇ ਇੰਦਰ ਦਾ ਰਾਜ ਭਾਗ ਪ੍ਰਾਪਤ ਕਰਨ ਕਰਨਗੇ। ਸਵਰਗਪੁਰੀ ਦਾ ਰਾਜ ਪ੍ਰਾਪਤ ਕਰਨ ਵਾਸਤੇ ਮਾਨ ਧਾਤਾ ਨੇ 101 ਜਗ ਕੀਤਾ ਸੀ। ਜਦੋਂ ਕਹਿੰਦੇ ਉਹ ਮਰ ਕੇ ਸਵਰਗ ਲੋਕ ਵਿੱਚ ਗਿਆ ਤੇ ਇੰਦਰ ਦੇਵਤੇ ਨੇ ਕਹਿੰਦੇ ਅੱਧਾ ਕੁ ਸਿੰਘਾਸਨ ਦਾ ਰਾਜ ਦਿੱਤਾ, ਅੱਧਾ ਤਖ ਦੇ ਦਿੱਤਾ। ਤੇ ਮਾਨ ਧਾਤਾ ਨੇ ਕਹਿੰਦੇ ਕਿਹਾ ਵੀ ਕੀ ਗੱਲ ਹੈ, ਸਾਰਾ ਰਾਜ ਭਾਗ ਤਖਤ ਮੈਨੂੰ ਕਿਉਂ ਨਹੀਂ ਦਿੰਦਾ? ਕਹਿੰਦੇ ਨਹੀਂ, ਅਯੁੱਧਿਆ ਵਿੱਚ ਇੱਕ ਲਵਣਾਸਰ ਦੈਂਤ ਹੈ, ਉਹਨੂੰ ਤੂੰ ਮਾਰ ਸਕਿਆ ਹੈ। ਜੇ ਸਾਰਾ ਰਾਜ ਭਾਗ ਇੱਥੋਂ ਦਾ ਸਾਨੂੰ ਨਾ, ਕਹਿੰਦੇ ਫਿਰ ਤੂੰ ਉਹਨੂੰ ਮਾਰ ਕੇ ਆ। ਕਹਿੰਦੇ ਇਸ ਤਰ੍ਹਾਂ ਫਿਰ ਮਾਨ ਧਾਤਾ ਜਿਹੜਾ ਅਯੁੱਧਿਆ ਵਿੱਚ ਲਵਣਾਸਰ ਦੈਨ ਸੀ, ਉਹਨੂੰ ਮਾਰਨ ਵਾਸਤੇ ਫਿਰ ਉੱਥੋਂ ਹੇਠਾਂ ਆਇਆ। ਇਹਦੇ ਕਹਿੰਦੇ ਜਿਹੜਾ ਲਵਣਾਸਰ ਦੈਨ ਸੀ, ਇਹਦੇ ਹੱਥ ਵਿੱਚ ਕਹਿੰਦੇ ਸ਼ਿਵਜੀ ਦਾ ਤਰਸੂਲ ਬਖਸ਼ਿਆ ਹੋਇਆ ਸੀ। ਜਿੰਨਾ ਚਿਰ ਇਹ ਹੱਥ ਵਿੱਚ ਤਰਸੂਲ ਹੋਵੇ ਉਨਾ ਚਿਰ ਇਹਨੂੰ ਕੋਈ ਮਾਰ ਨਹੀਂ ਸਕਦਾ ਸੀ, ਸਗੋਂ ਇਹ ਮਾਰ ਦਿੰਦਾ ਸੀ। ਕਹਿੰਦੇ ਇਸ ਤਰ੍ਹਾਂ ਉਹਦੇ ਹੱਥ ਵਿੱਚ ਤਰਸੂਲ ਹੋਣ ਕਰਕੇ ਜਿਹੜਾ ਇਹ ਮਾਨ ਧਾਤਾ ਹੈ, ਉਹ ਲਵਣਾਸਰ ਦੈਤ ਨੂੰ ਮਾਰ ਨਾ ਸਕਿਆ, ਸਗੋਂ ਲਵਣਾਸਰ ਨੇ ਮਾਨ ਧਾਤੇ ਨੂੰ ਮਾਰਤਾ। ਫਿਰ ਕਹਿੰਦੇ ਜਿਹੜਾ ਮਾਨ ਧਾਤਾ ਸੀ, ਉਹ ਅਗਲੇ ਜਨਮ ਵਿੱਚ ਕਹਿੰਦੇ ਦੈਂਤ ਰੂਪ ਵਿੱਚ ਹੋ ਕੇ ਜੰਮਿਆ। ਇਹਦਾ ਨਾਂ ਫਿਰ ਬਿਰਤਾਸਰ ਦੈਂਤ ਰੱਖਿਆ ਗਿਆ, ਵੀ ਇਹ ਮਾਨ ਧਾਤੇ ਬਿਰਤਾਸਰ ਦੈਂਤ ਬਣਿਆ। ਇਸ ਤਰ੍ਹਾਂ ਫਿਰ ਕਹਿੰਦੇ ਇਹਨੇ ਇੰਦਰ ਨੂੰ ਉੱਥੇ ਜੰਗ ਜੁੰਗ ਕਰਕੇ ਅਤੇ ਕੱਢਤਾ ਬਾਹਰ, ਅਤੇ ਉੱਥੇ ਇੰਦਰਪੁਰੀ ਦਾ ਰਾਜ ਦਾ ਮਾਲਕ ਬਣ ਕੇ ਗਿਆ ਬਿਰਤਾਸਰ ਦੈਂਤ। ਇਸ ਤਰ੍ਹਾਂ ਜਦੋਂ ਇਹ ਫਿਰ ਇੰਦਰ ਦੇਵਤਾ ਹੁਣ ਭਜਾ ਦਿੱਤਾ ਉੱਥੋਂ, ਫਿਰ ਇਹਨੇ ਦੁਬਾਰਾ ਬਿਰਤਾਸਰ ਦੈਤ ਨੂੰ ਮਰਾਉਣ ਵਾਸਤੇ ਯਤਨ ਹੀਲਾ ਕੀਤਾ ਵੀ ਕਿਵੇਂ ਹੋਇਆ। ਅਤੇ ਉਹ ਇੱਕ ਦਦੀਚ ਲਿਖੀ ਸੀ, ਅਤੇ ਉਹਨੇ ਧਰਮਰਾਜ ਕੋਲੋਂ ਕਹਿੰਦੇ ਬਰ ਲਿਆ ਹੋਇਆ ਸੀ ਵੀ ਮੇਰੀਆਂ ਜਿਹੜੀਆਂ ਸਰੀਰ ਦੀਆਂ ਹੱਡੀਆਂ ਹੈ ਨਾ, ਇੰਦਰ ਦਾ ਜਿਹੜਾ ਕੋਈ ਵਜਰ ਸ਼ਾਸਤਰ ਉਹਦੇ ਨਾਲੋਂ ਵੀ ਜ਼ਿਆਦਾ ਸਖਤ ਹੋ ਜਾਣ, ਜ਼ਿਆਦਾ ਕਠਿਨ ਹੋ ਜਾਣ। ਉਹ ਦੇਸ਼ ਲਿਖੀ ਦੀ ਵੀ ਜਿਸ ਤਰ੍ਹਾਂ ਦੀ ਪੁਰਾਣਾ ਵਿੱਚ ਸਾਖੀ ਹੈ, ਇਹ ਜਿਹੜਾ ਕੋਈ ਇਤਿਹਾਸ ਵਿੱਚ ਸਾਣ ਲਾਈਏ ਤਾਂ ਸਾਰੇ ਤੁਸੀਂ ਉਹ ਇਹ ਕਹਿਣਗੇ ਵੀ ਕਿੱਡੇ ਕਿੱਡੇ ਕੋ ਗੱਪ ਜੇ ਮਾਰੇ ਹੈ, ਮਕੌਲ ਹਾਸਾ ਆਉਂਦਾ ਹੈ। ਯੋਧੀਸ਼ ਜੀ ਨੇ ਕਿਹਾ, ਕਹਿੰਦੇ ਇੰਦਰ ਦੇਵਤੇ ਨੂੰ ਕਿਹਾ ਸੀ ਵੀ ਮੈਨੂੰ ਮਧ ਵਿਦਿਆ ਪੜ੍ਹਾ। ਕਹਿੰਦੇ ਇੰਦਰ ਦੇਵਤੇ ਨੇ ਸ਼ਰਤ ਰੱਖ ਦਿੱਤੀ ਦਧੀਚ ਜੀ ਨੂੰ, ਕਹਿੰਦੇ ਵੀ ਮਧੂ ਵਿਦਿਆ ਪੜ੍ਹਾ ਤਾਂ ਤੈਨੂੰ ਮੈਂ ਦਊਂਗਾ, ਸ਼ਰਤ ਇਹ ਹੈ ਵੀ ਤੂੰ ਅੱਗੇ ਨਹੀਂ ਹੈ ਕਿਸੇ ਨੂੰ ਵਿਦਿਆ ਪੜ੍ਹਾਉਣੀ। ਜੇ ਤੂੰ ਵਿਦਿਆ ਇਹ ਮੇਰੀ ਪੜ੍ਹਾਈ ਹੋਰ ਅੱਗੇ ਕਿਸੇ ਵਿਦਿਆਰਥੀ ਨੂੰ ਪੜ੍ਹਾਉਂ ਤੇਰਾ ਸਿਰ ਵੱਢੂ, ਇਹ ਸ਼ਰਤ ਰੱਖਦੀ। ਕਹਿੰਦੇ ਦਧੀਚ ਜੀ ਨੇ ਵਚਨ ਕਰ ਲਿਆ ਵੀ ਆ ਮਧੂ ਵਿਦਿਆ ਮੈਨੂੰ ਤੂੰ ਪੜ੍ਹਾ ਦੇ, ਮੈਂ ਅੱਗੇ ਨਹੀਂ ਪੜ੍ਹਾਉਂਦਾ। ਇੱਧਰ ਕਹਿੰਦੇ ਜਿਹੜੇ ਆ ਸਨਕ ਆਦਿਕ ਸੀਗੇ, ਇਹਨਾਂ ਨੇ ਅਸ਼ਵਨੀ ਕੁਮਾਰ ਦੇਵਤੇ ਆ, ਇਹ ਦੋਵੇਂ ਦੇਵਤੇ ਅਸ਼ਵਨੀ ਕੁਮਾਰ ਸੀ, ਇਹਨਾਂ ਨੇ ਮੈਨੂੰ ਤਰਲਾ ਕਹਿੰਦੇ ਦਧੀਚ ਦਾ ਕੀਤਾ ਵੀ ਅਮਧੂ ਵਿਦਿਆ ਸਾਨੂੰ ਪੜ੍ਹਾ ਦੇ। ਉਹ ਕਹਿਣ ਲੱਗਾ ਵੀ ਫਿਰ ਆ ਕੇ ਇੰਦਰ ਦੇਵਤਾ ਮੇਰਾ ਸਿਰ ਵੱਢੂਗਾ, ਮੇਰਾ ਵਚਨ ਕੀਤਾ, ਕਹਿੰਦੇ ਇਹਦਾ ਬੰਦੋਬਸਤ ਅਸੀਂ ਕਰ ਲਾਂਗੇ। ਕਹਿੰਦੇ ਇਸ ਤਰ੍ਹਾਂ ਫਿਰ ਜ਼ਿਆਦਾ ਕਹਿਣ ਕਰਕੇ ਅਸ਼ਵਨੀ ਕੁਮਾਰ ਦੇਵਤਿਆਂ ਨੂੰ ਦਧੀਚ ਰਿਖੀ ਨੇ ਉਹ ਜਿਹੜੀ ਮਧੂ ਵਿਦਿਆ ਇੰਦਰ ਨੇ ਪੜ੍ਹਾਈ ਸੀ ਇਹਨਾਂ ਨੂੰ ਪੜ੍ਹਾ ਦਿੱਤੀ। ਜਦੋਂ ਇੰਦਰ ਦੇਵਤੇ ਨੂੰ ਕਹਿੰਦੇ ਪਤਾ ਲੱਗਿਆ, ਗੁੱਸੇ 'ਚ ਆਇਆ ਵੀ ਇਹਨੇ ਸ਼ਰਤ ਹਾਰੀ ਹੈ, ਅਤੇ ਆ ਗਿਆ ਕਹਿੰਦੇ ਵੀ ਤੇਰਾ ਦਧੀਚਾ ਸਿਰ ਵੱਢਣਾ ਹੈ। ਕਹਿੰਦੇ ਇਹ ਜਿਹੜੇ ਅਸ਼ਵਨੀ ਕੁਮਾਰ ਦੇਵਤੇ ਸੀ ਇਹਨਾਂ ਨੇ ਕਹਿੰਦੇ ਫਿਰ ਕੀ ਕੀਤਾ, 420 ਕੀਤੀ, ਕਹਿੰਦੇ ਇਹਦਾ ਦਧੀਚ ਰਿਖੀ ਦਾ ਸਿਰ ਜਿਹਾ ਵੱਢ ਕੇ ਨਾ ਪਾਸੇ ਰੱਖ ਲਿਆ ਅਤੇ ਉੱਥੇ ਕਹਿੰਦੇ ਘੋੜਾ ਸਿਰ ਲਾ ਤਾ। ਆਇਆ ਕਹਿੰਦੇ ਉਹਨੇ ਆ ਕੇ ਇੰਦਰ ਦੇਵਤੇ ਨੇ ਬਜਰ ਸ਼ਾਸਤਰ ਨਾਲ ਕਹਿੰਦੇ ਉਹ ਸਿਰਜਾ ਲਾ ਦਿੱਤਾ, ਉਹ ਘੋੜੇ ਦਾ ਸੀ ਅਤੇ ਉੱਤੇ ਰੱਖਿਆ ਸੀ, ਕਹਿੰਦੇ ਉਹ ਲਾ ਕੇ ਲੈ ਗਿਆ, ਇਹਨਾਂ ਨੇ ਜਿਹੜਾ ਅਸਲੀ ਸਿਰ ਸੀ ਕਹਿੰਦੇ ਫਿਰ ਉੱਥੇ ਲਾ ਤਾ, ਇਉਂ ਕਹਿੰਦੇ ਉਹਦਾ ਬਚਾਅ ਕਰ ਲਿਆ। ਇਸ ਤਰ੍ਹਾਂ ਫਿਰ ਉਹ ਜਿਹੜਾ ਦਧੀਚ ਸੀ ਵੀ ਹੁਣ ਇੰਦਰ ਦੇਵਤਾ ਮੈਨੂੰ ਮਾਰੂਗਾ, ਅਤੇ ਇਹਨੇ ਫਿਰ ਧਰਮ ਰਾਜ ਤੋਂ ਬਰ ਲਿਆ ਸੀ ਵੀ ਮੇਰੀਆਂ ਜਿਹੜੀਆਂ ਹੱਡੀਆਂ ਇੰਨੀਆਂ ਸ਼ਕਤ ਹੋ ਜਾਣ ਵੀ ਇੰਦਰ ਦਾ ਬੱਜਰ ਸ਼ਸਤਰ ਹੈ, ਭਾਵ ਸੀ ਵੀ ਮੈਨੂੰ ਇੰਦਰ ਦੇਵਤਾ ਨਾ ਮਾਰ ਨਾ ਸਕੇ, ਕਿਉਂਕਿ ਉਹਦੇ ਨਾਲ ਬੈਰ ਬੱਜ ਗਿਆ ਸੀ ਵੀ ਇਹਨੇ ਮੇਰੀ ਵਿਦਿਆ ਅੱਗੇ ਕਿਉਂ ਪੜ੍ਹਾਈ। ਵੀ ਇਸ ਤਰ੍ਹਾਂ ਫਿਰ ਇਹਨੇ 108 ਬਿਰਤਾਂ ਸਰਦੈਤ ਮਾਰੇ ਸੀ ਇੰਦਰ ਦੇਵਤੇ ਨੇ। ਇਸ ਤਰ੍ਹਾਂ ਦੇ ਪ੍ਰਸੰਗ ਪੁਰਾਣਾਂ ਵਿੱਚ ਲਿਖੇ, ਇੱਥੇ ਕਵੀ ਸੰਤੋਖ ਸਿੰਘ ਜੀ ਨੇ ਉਹਦਾ ਥੋੜ੍ਹਾ ਜਿਹਾ ਪ੍ਰਮਾਣ ਲਿਆ ਵੀ ਜਿਸ ਤਰ੍ਹਾਂ ਕਹਿੰਦੇ ਬਿਰਤਾਸੁਰ ਦੈਂਤ ਨੂੰ ਉਹ ਇੰਦਰ ਨੇ ਮਾਰਿਆ ਸੀ, ਇਸ ਤਰ੍ਹਾਂ ਕਹਿੰਦੇ ਬ੍ਰਾਹ ਨੇ ਇਹ ਜਿਹੜਾ ਹਿਰਨ ਕਰਸ਼ਮ ਮਾਰ ਮੁਕਾਇਆ, ਇਹਦੇ ਕਿਹੋ ਖਿਲਰ ਗਏ ਹਨ ਧਰਤੀ ਤੇ। ਸ੍ਰੀ ਪ੍ਰਭ ਕਰ ਤੇ ਮ੍ਰਿਤੂ ਨਿਹਰ ਕੈ। ਆ ਕਹਿੰਦੇ ਭਗਵਾਨ ਵਿਸ਼ਨੂੰ ਜੋ ਬ੍ਰਾਹ ਦਾ ਰੂਪ ਬਣੇ ਉਹਦੇ ਹੱਥਾਂ ਤੋਂ ਮੌਤ ਹੋਈ, ਦੇ ਕੇ ਦੇਵਤਿਆ ਨੇ ਕਹਿ ਧੰਨ ਸੁਰ ਬਚਨ ਉਚਰ ਕੈ। ਦੇਵਤਿਆ ਧੰਨ ਹੋ ਭਗਵਾਨ ਜੀ, ਧੰਨ ਹੋ ਭਗਵਾਨ ਜੀ, ਇਸ ਤਰ੍ਹਾਂ ਦੇ ਬਚਨ ਉਚਾਰਦੇ ਹੈ। ਦੇਵਤੇ ਤਾਂ ਸਿਰਫ ਜੈ ਜੈ ਕਰਨ ਵਾਲੇ, ਧਨ ਕਹਿਣ ਵਾਲੇ ਆ, ਹੋਰ ਕੁਛ ਨਹੀਂ ਕਰਨ ਜੋਗੇ। ਜੈ ਜੈ ਜੈ ਧੁਨ ਕਰ ਚੌਂਕਾਈ। ਇਸ ਤਰ੍ਹਾਂ ਕਹਿੰਦੇ ਭਗਵਾਨ ਬ੍ਰਾਹ ਦੇ ਰੂਪ ਚਾਰ ਸਵੇਰੇ ਹੋ ਕੇ ਜੈ ਜੈ ਦੀ ਧੁਨੀ ਕਰ ਰਹੇ, ਆਵਾਜ਼ ਕੱਢ ਰਹੇ ਹੈ। ਹਰਖ ਪੁਸ਼ਪ ਵਰਖਾ ਵਰਖਾਈ। ਖੁਸ਼ ਹੋ ਕੇ ਕਹਿੰਦੇ ਫੁੱਲਾਂ ਦੀ ਬਾਰਿਸ਼ ਕਰਦੀ ਨਾ ਤੂੰ। ਤੇਹ ਕੋ ਮਾਰ ਧਰੀ ਪੁਨ ਧਰਨੀ। ਮਰਦਾਨੇ ਇਹੋ ਜਿਹਾ ਪ੍ਰਸੰਗ ਹੈ ਵੀ ਉਹ ਜਿਹੜਾ ਹਰਨ ਕਸ਼ਪ ਸੀ ਨਾ, ਉਹਨੂੰ ਬ੍ਰਾਹ ਨੇ ਮਾਰ ਕੇ ਕਹਿੰਦੇ ਧਰਤੀ ਨੂੰ ਚੁੱਕ ਲਿਆਂਦਾ ਹੁੱਡਾ ਉੱਪਰ। ਕਰ ਬੰਧਨ ਸੁਰ ਉਸਤਤ ਬਰਨੀ। ਜਿੰਨੇ ਦੇਰ ਤੇ ਉਹਨਾਂ ਨੇ ਕਹਿੰਦੇ ਇਸਤਰੀ ਕਰਕੇ ਮੱਥਾ ਟੇਕਿਆ ਭਗਵਾਨ ਨੂੰ। ਸ੍ਰੀ ਅੰਗਦ ਜੀ ਸੁਣ ਇਸ ਭਾਂਤੀ। ਹੇ ਗੁਰੂ ਅੰਗਦ ਸਾਹਿਬ ਜੀ ਸੁਣੋ ਇਸ ਤਰ੍ਹਾਂ। ਕਹੀ ਕਥਾ ਸ੍ਰੀ ਗੁਰੂ ਸੁਹਾਤੀ। ਮਰਦਾਨੇ ਦੇ ਪੁੱਛਣ ਕਰਕੇ ਜਿਹੜੀ ਸੋਹਣੀ ਕਥਾ ਸੀ ਸਤਿਗੁਰੂ ਨੇ ਕਹੀ। ਮਰਦਾਨਾ ਸੁਣ ਕਰ ਹਰ ਖਾਨਾ। ਖਾਨੇ ਨੇ ਇਹੋ ਜਿਹੀ ਕਥਾ ਸੁਣ ਕੇ ਹੱਸਣਾ ਹੀ ਸੀ। ਪੁਨ ਆਗੇ ਕੋ ਕੀ ਨ ਪਿਆਨਾ, ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਦੋਹਰਾ ਅਲਖ ਅਭੇਦ ਅਨੰਤ ਪ੍ਰਭ, ਜਿਹੜਾ ਪ੍ਰਭੂ ਹੈ ਜੋ ਲਖਣੇ ਤੋਂ ਰਹਿਤ, ਗੁਰੂ ਦੇ ਉਪਦੇਸ਼ ਅਭਿਆਸ ਕਮਾਈ ਤੋਂ ਬਗੈਰ ਤੇ ਭੇਖ ਰੂਪ ਤੋਂ ਰੰਗ ਤੋਂ ਰਹਿਤ ਤੇ ਅਨੰਤ ਅੰਤ ਤੋਂ ਰਹਿਤ, ਜਿਹ ਗਤ ਲਖੀ ਨ ਜਾ, ਐਸੇ ਪ੍ਰਭੂ ਦੀ ਜਿਸ ਦੀ ਗਤੀ ਜਿਹੜੀ ਹੈ, ਹਾਲਤ ਹੈ, ਵੀ ਕਿਸ ਹਾਲਤ ਵਿੱਚ ਰਹਿੰਦਾ ਹੈ, ਕਿਹੋ ਜਿਹੇ ਰੂਪ ਦੇ ਵਿੱਚ ਰਹਿੰਦਾ, ਉਹ ਜਾਣੀ ਨਹੀਂ ਜਾ ਸਕਦੀ ਹੈ। ਬੰਦਨ ਪਦ ਅਰਬਿੰਦ ਤੇ, ਐਸੇ ਪ੍ਰਭੂ ਦੇ ਚਰਨਾਂ ਕਮਲਾਂ ਤੇ ਕਵੀ ਦੀ ਨਮਸਕਾਰ ਹੈ। ਡਾਡਾ ਬੇਪਰਵਾਹ, ਇਹ ਸਰੋਤਾ ਜਨੋ ਬੜਾ ਜੋ ਤਕੜਾ ਬੇਪਰਵਾਹ ਵੀ ਪ੍ਰਭੂ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਜੀ ਸੁਨ ਇਤਿਹਾਸ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ ਇਹ ਕਥਾ ਸੁਣੋ। ਅਗਰਜ ਗਮਨੇ ਪੁਨ ਸੁਖ ਰਾਸੂ, ਗੁਰੂ ਨਾਨਕ ਸਾਹਿਬ ਜੋ ਖੁਸ਼ਾਂ ਦਾ ਖੁਦਾ ਸੁਖਾਂ ਦਾ ਖਜ਼ਾਨਾ ਅੱਗੇ ਨੂੰ ਚੱਲੇ। ਤਾਰੇ ਤਰੇ ਸ਼ੋਰ ਕਰ ਸਭ ਹੀ, ਜਿੰਨੇ ਤਾਰੇ ਆਕਾਸ਼ ਦੇ ਸਾਰੇ ਹੇਠਾਂ ਛੱਡ ਦਿੱਤੇ, ਹੇਠਾਂ ਰਹਿ ਗਏ। ਉਰਦ ਪਹੁੰਚੇ ਸ੍ਰੀ ਗੁਰ ਜਬ ਹੀ, ਗੁਰੂ ਮਹਾਰਾਜ ਤਾਰਿਆਂ ਤੋਂ ਵੀ ਬਹੁਤ ਉੱਪਰ ਨੂੰ ਪਹੁੰਚ ਗਏ। ਮਰਦਾਨੇ ਤਬ ਬੂਜਨ ਕੀਨੇ, ਭਾਈ ਮਰਦਾਨਾ ਜੀ ਨੇ ਸਤਿਗੁਰੂ ਨੂੰ ਪੁੱਛ ਲੈਣਾ ਕੀਤਾ, ਮੁਝ ਹੈ ਬਤਾਵਹ ਪ੍ਰਭੂ ਪ੍ਰਵੀਨੇ, ਸਿਆਣੇ ਪਰਮੇਸ਼ਰ ਸਤਿਗੁਰੂ ਮੈਨੂੰ ਦੱਸੋ ਜੀ। ਉਡਗਨ ਇਹਾ ਨ ਦੀਸਤ ਕੋ, ਇਧਰ ਉਧਰ ਮਾਰਾ ਕੋਈ ਤਾਰਾ ਤਾਂ ਦੇਸੀ ਨਹੀਂ ਰਿਹਾ ਹੈ। ਹਮ ਕਿਸ ਦਿਸ਼ ਤਜ ਆਏ ਸੋ, ਜਿਹੜੇ ਤਾਰੇ ਜੇ ਆ ਮਾਰਾ ਕਿਹੜੀ ਤਰਫ ਨਹੀਂ ਛੱਡ ਕੇ ਆ ਗਏ ਹਾਂ। ਕਾਕੋ ਇਹਾ ਪ੍ਰਕਾਸ਼ ਪ੍ਰਕਾਸ਼ਾ, ਇੱਥੇ ਮਾਰਾ ਆਕਾਸ਼ ਵਿੱਚ ਕਿਹੜਾ ਪ੍ਰਕਾਸ਼ ਦਾ ਚਾਨਣ ਹੈ। ਅਤ ਉਜਲ ਸੁੰਦਰ ਸੁਖ ਰਾਸਾ, ਬਹੁਤ ਚਿੱਟਾ ਚਾਨਣ ਹੈ ਤੇ ਬਹੁਤ ਹੀ ਮਾਰਾ ਸੁਖ ਦੇਣ ਵਾਲਾ ਹੈ ਪ੍ਰਕਾਸ਼। ਸੁਣ ਸ੍ਰੀ ਨਾਨਕ ਬਚਨ ਉਚਾਰੇ, ਹਾਂ ਮਰਦਾਨੇ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਹਮ ਤੇ ਤਾਰੇ ਰਹੇ ਅਬ ਤਾਰੇ, ਮਰਦਾਨੇ ਜਿੰਨੇ ਆ ਤਾਰੇ ਉਹ ਸਾਰੇ ਹੁਣ ਸਾਥੋਂ ਹੇਠਾਂ ਰਹਿ ਗਏ ਹੈ। ਨੀਚੇ ਕਰ ਮੁਖ ਲੇ ਹੋ ਨਿਹਾਰੇ, ਉਹਨਾਂ ਤਾਰਿਆਂ ਨੂੰ ਤੂੰ ਦੇਖਣਾ, ਕਹਿੰਦੇ ਆਪਣਾ ਮੂੰਹ ਜਾ ਹੇਠਾਂ ਨੂੰ ਕਰਕੇ ਦੇਖ ਲਾ। ਰਹੇ ਪ੍ਰਕਾਸ਼ ਥਾਨ ਨਿਜ ਚਾਰੀ, ਆਪੋ ਆਪਣੇ ਪੁਰਗਿਆਂ ਵਿੱਚ ਸਾਰੇ ਤਾਰੇ ਕਹਿੰਦੇ ਪ੍ਰਕਾਸ਼ ਰਹੇ, ਚਾਨਣ ਕਰ ਰਹੇ। ਹਮ ਤੇ ਉਰਦ ਏਕ ਲਖੀ ਜੈ, ਆ ਸਾਰਿਆਂ ਸਾਥੋਂ ਕਹਿੰਦੇ ਹੋਰ ਜਿਹੜਾ ਉੱਪਰ ਉੱਚਾ ਹੈ ਨਾ ਉਹ ਤੂੰ ਜਾਣ ਲੈ। ਨਾਮ ਧਰੂਵ ਜਿਹ ਪ੍ਰਗਟ ਪਨੀਜੈ, ਜਾ ਨਾਮ ਧਰੂ ਤਾਰਾ ਕਰਕੇ ਪ੍ਰਗਟ ਹੀ ਕਿਹਾ ਜਾਂਦਾ ਹੈ। ਤਾਂ ਕੋ ਇਹਾ ਪ੍ਰਕਾਸ਼ ਕਨੇਰੋ, ਇਹ ਵੀ ਮਰਦਾਨੇ ਉਸ ਧਰੂ ਤਾਰੇ ਦਾ ਇੱਥੇ ਬੜਾ ਭਾਰੀ ਪ੍ਰਕਾਸ਼ ਹੈ, ਚਾਨਣ ਹੈ। ਲਗਭਗ ਤਪ ਜਿਨ ਕੀਨ ਵਡੇਰੋ, ਇਸ ਧਰੂ ਨੇ ਕਹਿੰਦੇ ਛੋਟੀ ਉਮਰ ਵਿੱਚ ਬੜਾ ਤਕੜਾ ਤਪ ਕੀਤਾ ਹੈ। ਸਭ ਤੈ ਉਚੋ ਅਬ ਚਲ ਰਾਜੂ, ਹੁਣ ਉਹ ਧਰੂ ਭਗਤ ਜੋ ਇਹ ਤਾਰਾ ਰੂਪ ਦੇ ਵੀ ਸੋਭ ਰਿਹਾ, ਇਹਦਾ ਕਹਿੰਦੇ ਇਹ ਸਾਰਿਆਂ ਤੋਂ ਉੱਚਾ ਹੈ ਤੇ ਇਹਦਾ ਅਚਲ ਰਾਜ ਹੈ। ਸੰਜੁਤ ਸੋਭਾ ਰਹੇ ਬਿਰਾਜੂ, ਬੜੀ ਸੋਭਾ ਦੇ ਸਹਿ ਤੇ ਬਿਰਾਜ ਰਿਹਾ, ਸਜ ਵਜ ਰਿਹਾ ਹੈ। ਬੋਲਿਓ ਮਰਦਾਨਾ ਵੱਡ ਭਾਗੀ, ਵੱਡੇ ਭਾਗਾ ਮਰ ਵਾਲਾ ਮਰਦਾਨਾ ਫੇਰ ਬੋਲ ਪਿਆ। ਕਥਾ ਸੁਣਨ ਕੋ ਜਿਹ ਰੁਚ ਜਾਗੀ, ਜਿਸਨੂੰ ਧਰੂ ਭਗਤ ਦੀ ਕਥਾ ਸੁਣਨ ਦੀ ਰੁਚੀ ਜਾਗ ਪਈ, ਛਾ ਜਾਗ ਪਈ। ਸ੍ਰੀ ਗੁਰੂ ਜੀ ਇਹ ਸਰਬ ਪ੍ਰਸੰਗਾ, ਇਹ ਗੁਰੂ ਨਾਨਕ ਸਾਹਿਬ ਜੀ ਇਹ ਸਾਰਾ ਜਿਹੜਾ ਪ੍ਰਸੰਗ ਹੈ, ਜੋ ਪਾਇਓ ਉਨ ਥਾਨ ਉਤੰਗਾ, ਇਸ ਤਰ੍ਹਾਂ ਇਹ ਧਰੂ ਭਗਤ ਨੇ ਬੰਦਗੀ ਕਰਕੇ ਸਭ ਤੋਂ ਉੱਚਾ ਇਹ ਥਾਂ ਪਾਇਆ ਹੈ। ਬੈਲਗ ਤਪ ਕੀਨੋ ਕਿਹ ਕਾਰਨ, ਛੋਟੀ ਉਮਰ ਦੇ ਵਿੱਚ ਇਹਨੇ ਇੰਨਾ ਕਿਸ ਕਾਰਨ ਕਰਕੇ ਇੰਨਾ ਤਕੜਾ ਤਪ ਕੀਤਾ। ਪ੍ਰਭੂ ਰਜਾਏ ਬਿਪਤ ਬਿਦਾਰਨ, ਸਾਰੀਆਂ ਮੁਸੀਬਤਾਂ ਨੂੰ ਦੂਰ ਨਿਕਲਣ ਵਾਲੇ ਪ੍ਰਭੂ ਉਹਨਾਂ ਨੂੰ ਖੁਸ਼ ਕਰ ਲਿਆ ਆਪਣੇ ਉੱਪਰ। ਸੋ ਸਭ ਮੁਝਕੋ ਦੇਹੋ ਸੁਣਾਏ, ਮਹਾਰਾ ਧਰੂ ਭਗਤ ਦੀ ਸਾਰੀ ਜਿਹੜੀ ਕਥਾ ਮੈਨੂੰ ਤੁਸੀਂ ਸੁਣਾ ਦੇਵੋ ਜੀ। ਚਲ ਹੋ ਬਹੁਰ ਦੇਖਾਂ ਤੇ ਹਤਾਏ, ਫਿਰ ਮਹਾਰਾਜ ਜਿੱਥੇ ਧਰੂ ਭਗਤ ਨੂੰ ਪੁਰੀ ਵਿੱਚ ਰਹਿ ਰਿਹਾ ਉੱਥੇ ਵੀ ਚਲੋ ਆਪਾਂ ਉਹਨੂੰ ਦੇਖ ਵੀ ਲਈਏ, ਦਰਸ਼ਨ ਵੀ ਕਰ ਲਈਏ ਵੀ ਕਿਹੋ ਜਿਹਾ ਹੈ। ਅਸ ਪ੍ਰਕਾਰ ਕੇ ਸੁਣ ਕਰ ਬੈਨ, ਇਸ ਤਰ੍ਹਾਂ ਦੇ ਬਚਨ ਮਰਦਾਨੇ ਦੇ ਸੁਣ ਕਰਕੇ ਬੋਲੇ ਸ੍ਰੀ ਨਾਨਕ ਗੁਣ ਐਨ, ਗੁਣਾਂ ਦੇ ਘਰ ਹੈ ਗੁਰੂ ਨਾਨਕ ਸਾਹਿਬ ਜੀ ਮੁਖੋਂ ਬਚਨ ਬੋਲੇ, ਸਕਲ ਧਰੁਵ ਕੋ ਸੁਣੋ ਪ੍ਰਸੰਗ, ਮਰਦਾਨੇ ਧਰੁ ਭਗਤ ਦਾ ਲੈ ਸਾਰੇ ਹੀ ਪ੍ਰਸੰਗ ਸੁਣ ਲੈ, ਭੋ ਮਰਦਾਨੇ ਸੰਗ ਉਮੰਗਾ, ਮਰਦਾਨੇ ਬੜੇ ਚਾਅ ਰਿਸ਼ਾ ਨਾਲ ਖੁਸ਼ ਹੋ ਕੇ, ਪੂਰਬ ਭਇਓ ਏਕ ਭੂ ਪਾਲਾ, ਮਰਦਾਨੇ ਸਭ ਤੋਂ ਪਹਿਲਾਂ ਇੱਕ ਰਾਜਾ ਹੋਇਆ, ਸ਼ੰਭੂ ਮਨ ਜਿਹ ਨਾਮ ਵਿਸਾਲਾ, ਇਸ ਰਾਜੇ ਦਾ ਨਾਮ ਸੀ ਸ਼ੰਭੂ ਮਨ, ਮਹਾਨ ਰਾਜਾ ਸੀ ਉਹ, ਹੁਤੀ ਭਾਰ ਜਾ ਤਿਹ ਸਤ ਰੂਪਾ, ਉਹਦੇ ਘਰਵਾਲੀ ਦਾ ਨਾਮ ਸੀ ਸਤ ਰੂਪਾ, ਤਿੰਨ ਤੇ ਦੁਆ ਸੁਤ ਭਏ ਅਨੂਪਾ, ਉਹਦੇ ਪੇਟ ਤੋਂ ਦੋ ਕਹਿੰਦੇ ਪੁੱਤਰ ਹੋਏ ਸੀ, ਪ੍ਰੇ ਬ੍ਰਤ ਏਕ ਵਿਦਤ ਜਗ ਮਾਹੀ, ਇੱਕ ਦਾ ਨਾਂ ਤਾਂ ਪੁੱਤਰ ਦਾ ਕਹਿੰਦੇ ਪ੍ਰੇ ਬ੍ਰਤ ਹੋਇਆ, ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ, ਜਿਹ ਰਥ ਪਹੀਆਂ ਉਦਦ ਖਟਾਈ, ਜਿਸਦੇ ਕਹਿੰਦੇ ਰਥ ਦੇ ਪਹੀਆਂ ਦੇ ਨਾਲ ਸਮੁੰਦਰ ਜਿਹੜੇ ਕਹਿੰਦੇ ਪੁੱਟਿਆ ਗਿਆ, ਸਤ ਸਮੁੰਦਰ ਬਣ ਗਏ ਹਨ, ਦੁਤੀਏ ਉਤਾਨ ਪਾਦ ਨਿਰਪਾਲਾ, ਇਸ ਤਰ੍ਹਾਂ ਇਹਦੀ ਕਥਾ ਜੀ ਉਹ ਭਾਗਵਤ ਵਿੱਚ ਲਿਖੀ ਹੋਈ ਹੈ, ਵੀ ਜਦੋਂ ਇਹ ਪ੍ਰੇ ਬ੍ਰਤ ਰਾਜਾ ਹੋਇਆ ਸੀ, ਵੀ ਇਹ ਵੀ ਮੇਰੀ ਤਰੱਕੀ ਹੋਵੇ, ਦਿਨ ਦੇ ਸਮੇਂ ਤਾਂ ਸੂਰਜ ਚੜ੍ਹਦਾ ਪ੍ਰਕਾਸ਼ ਕਰਦਾ, ਰਾਤ ਨੂੰ ਹਨੇਰਾ ਹੋ ਜਾਂਦਾ ਸੀ, ਕਹਿੰਦੇ ਇਸਨੇ ਇੱਕ ਸੂਰਜ ਵਰਗਾ ਰਥ ਬਣਾਇਆ ਸੀ, ਅਤੇ ਉਹ ਕਹਿੰਦੇ ਉਹ ਆਕਾਸ਼ ਵਿੱਚ ਚੜ੍ਹਾ ਦਿੱਤਾ ਸੀ, ਉਹ ਫਿਰ ਸੂਰਜ ਵਾਂਗੂ ਰਾਤ ਨੂੰ ਚਾਨਣ ਕਰਦਾ ਸੀ, ਅਤੇ ਸੂਰਜ ਨੇ ਕਹਿੰਦੇ ਈਰਖਾ ਕਰਕੇ ਉਹਨੂੰ ਸਾੜ ਦਿੱਤਾ ਸੀ, ਫਿਰ ਕਹਿੰਦੇ ਦੂਜਾ ਰਥ ਬਣਾ ਕੇ ਚੜ੍ਹਾਤਾ, ਉਹ ਵੀ ਸੂਰਜ ਨੇ ਚਾੜਤਾ, ਉਹ ਕਹਿੰਦੇ ਸੱਤ ਰਥ ਬਣਾਏ ਸੀ, ਅਤੇ ਸੱਤ ਹੀ ਸੂਰਜ ਨੇ ਤਾੜਦੇ, ਉਹ ਜਿੱਥੇ ਸੜ ਸੜ ਕੇ ਮੱਚ ਕੇ ਕਹਿੰਦੇ ਡਿੱਗੇ ਨਾ ਰਥ, ਉੱਥੇ ਟੋਏ ਪੁੱਠੇ ਗਏ, ਉੱਥੇ ਸੱਤ ਸਮੁੰਦਰ ਬਣ ਗਏ। ਇਸ ਤਰ੍ਹਾਂ ਦੀਆਂ ਸਾਖੀਆਂ ਪੁਰਾਣਾ ਦੀਆਂ, ਇਸ ਕਰਕੇ ਇੱਥੇ ਉਹ ਮਹਾਰਾਜ ਨੇ ਉਹ ਥੋੜ੍ਹਾ ਜਿਹਾ ਕਵੀ ਨੇ ਥੋੜ੍ਹਾ ਜਿਹਾ ਇਹਨੂੰ ਘੱਟ ਕਰ ਲਿਆ, ਇਉਂ ਦੱਸ ਰਿਹਾ ਵੀ ਉਸ ਪ੍ਰੇਵਰਤ ਰਾਜਾ ਹੋਇਆ ਜਿਹਦੇ ਰਥਾਂ ਕਰਕੇ ਸੱਤ ਸਮੁੰਦਰ ਬਣ ਗਏ ਹਨ, ਉਤਾਨ ਪਾਦ ਨਿਰਪਾਲਾ, ਇਹ ਮਰਦਾਨਾ ਦੂਜਾ ਕਹਿੰਦੇ ਉਤਾਨ ਪਾਦ ਨਾਮੇ ਪੁੱਤਰ ਹੋਇਆ, ਦੂਜਾ ਰਾਜਾ ਹੋਇਆ ਇਸਦਾ, ਭੂ ਕੋ ਕਰਹੀ ਰਾਜ ਵਿਸਾਲਾ, ਕਹਿੰਦੇ ਧਰਤੀ ਦਾ ਬੜਾ ਭਾਰੀ ਰਾਜ ਭਾਗ ਕਰਦਾ ਸੀ ਉਤਾਨ ਪਾਦ ਰਾਜਾ, ਤਿਹ ਕੈ ਸਦਨ ਹੁਤੀ ਯੁਗ ਨਾਰੀ, ਇਹ ਵੀ ਮਰਦਾਨੇ ਉਸ ਉਤਾਨ ਪਦ ਰਾਜੇ ਦੇ ਘਰ ਦੇ ਵਿੱਚ ਦੋ ਇਸਤਰੀਆਂ ਸੀ, ਇੱਕ ਦਾ ਨਾਮ ਸੁਨੀਤਾ, ਦੂਸਰੀ ਦਾ ਨਾਮ ਪਤਿੰਦਾ ਸੁਰਜੀ ਸੀ, ਇੱਕ ਅਨੇਹ ਇੱਕ ਪ੍ਰਾਨਨ ਪਿਆਰੀ, ਇੱਕ ਦੇ ਨਾਲ ਬਹੁਤਾ ਪ੍ਰੇਮ ਪਿਆਰ ਸੀ, ਇੱਕ ਦੇ ਨਾਲ ਬਿਲਕੁਲ ਹੈ ਨਹੀਂ ਸੀ, ਬਸੀ ਸੁਰੁਚ ਕੇ ਅਸਬਿਦ ਸੋਊ, ਜਿਹੜੀ ਸੁਰੁਚੀ ਨਾਮ ਦੀ ਰਾਣੀ ਸੀ ਉਹਦੇ ਤਾਂ ਉਤਾਨ ਪਦ ਰਾਜਾ ਇਉਂ ਕਹਿੰਦੇ ਬਸ ਹੋਇਆ ਹੋਇਆ ਸੀ, ਮਨਹੋ ਮੋਲ ਕੋ ਲੀਨੋ ਕੋ, ਰਾਜੇ ਨੂੰ ਜਿਵੇਂ ਕਿ ਉਹਨੇ ਮੋਲੀ ਖਰੀਦ ਲਿਆ ਹੋਵੇ, ਦੂਤੀ ਸੁਨੀਤਾ ਸੋਨਹਿ ਨੇਹਾ, ਦੂਜੀ ਜਿਹੜੀ ਸੁਨੀਤਾ ਨਾਮ ਦੀ ਰਾਣੀ ਸੀ ਉਹਦੇ ਨਾਲ ਬਿਲਕੁਲ ਹੀ ਉਹਦਾ ਕੋਈ ਪ੍ਰੇਮ ਪਿਆਰ ਹੈ ਨੀ, ਬੋਲ ਚਾਲ ਹੈ ਨਹੀਂ ਸੀ, ਪੂਰਾ ਧਰੁਵ ਪ੍ਰਗਟਿਓ ਜਿਸ ਗ੍ਰਹਿਆ, ਐਵੇਂ ਮਰਦਾਨੇ ਸਭ ਤੋਂ ਪਹਿਲਾਂ ਜਿਹੜੀ ਸੁਨੀਤਾ ਨਾਮ ਦੀ ਰਾਣੀ ਸੀ ਉਹਦੇ ਪੇਟ ਤੋਂ ਇਹ ਧਰੁਵ ਭਗਤ ਪੈਦਾ ਹੋਇਆ ਸੀ, ਪੰਜ ਬਰਖ ਧਰੁਵ ਕੀ ਭੀ ਬੈਸਾ, ਵੀ ਮਰਦਾਨੇ ਧਰੁ ਭਗਤ ਦੀ 5 ਸਾਲ ਦੀ ਉਮਰ ਹੋ ਗਈ, ਇੱਕ ਦਿਨ ਗਯੋ ਤਾਤ ਜਹ ਬੈਸਾ, ਮਰਦਾਨੇ ਇੱਕ ਦਿਨ ਜਿੱਥੇ ਪਿਓ ਤਾਨ ਬੈਠਾ ਸੀ ਉੱਥੇ ਧਰੁ ਭਗਤ ਚਲਿਆ ਗਿਆ, ਸੁਤੇ ਸਿੱਧੀ ਖੇਡਦਾ ਖੇਡਦਾ, ਸਹਿਤ ਦੁਲਾਰ ਅੰਕ ਕੇ ਮਾਹੀ, ਕਹਿੰਦੇ ਬੜੇ ਲਾੜ ਦੇ ਸਹਿਤ ਗੋਦੇ ਵਿੱਚ ਬੈਠਿਓ, ਚਾਵ ਹਿਰਦੇ ਬਹੁ ਜਾਹੀ, ਧਰੁ ਦੇ ਹਿਰਦੇ ਵਿੱਚ ਬੜਾ ਚਾਹ ਹੈ, ਕਹਿੰਦੇ ਉਹ ਜਾ ਕੇ ਗੋਦ ਵਿੱਚ ਬੈਠ ਗਿਆ ਪਿਓ, ਤਬ ਤੇ ਕਾਲ ਬਿਮਾਤਾ ਆਈ, ਉਸ ਵੇਲੇ ਵੀ ਮਰਦਾਨੇ ਉਹਦੀ ਜਿਹੜੀ ਮਤਰੇਈ ਮਾਂ ਸੀ ਨਾ ਉੱਥੇ ਆ ਗਈ, ਦੇਖ ਸੌਤ ਸੁਤ ਰਿਸ ਉਪਜਾਈ, ਮੇਰੇ ਸੌਂਕਣ ਦਾ ਪੁੱਤ ਇਹ ਗੋਦ ਵਿੱਚ ਬੈਠਾ, ਉਹਨੇ ਗੁੱਸਾ ਖਾਦਾ, ਗੁੱਸੇ ਵਿੱਚ ਹੀ ਆ ਗਈ, ਕਰ ਗਹਿ ਬਲ ਸੋ ਦੀਨ ਉਠਾਈ, ਤੇ ਆਪਣੇ ਹੱਥਾਂ ਦਾ ਬਲਜਾ ਕਰਕੇ ਉਹਨੂੰ ਗੋਦ ਚੋਂ ਬਾਹਰ ਕੱਢ ਦਿੱਤਾ, ਵਾਪਰੇ ਕਰ ਦਿੱਤਾ, ਬਹੁ ਕਠੋਰ ਮੁਖ ਗੇਰਾ ਅਲਾਈ, ਤੇਰੀ ਮਤਰੇਈ ਮਾਨ ਸੀ ਮੁੱਖੋਂ ਨੂੰ ਬੜੇ ਸਖਤ ਵਚਨ ਕਹੇ ਧਰੂ ਨੂੰ ਬੈਸਨ ਪਿੱਤ ਕੇ ਅੰਕ ਮਝਾਰਾ ਲੱਗੀ ਹੈ ਜਿਹੜਾ ਪਿਓ ਦੀ ਗੋਦ ਦੇ ਵਿੱਚ ਬੈਸਣ ਦਾ ਜਿਹੜਾ ਅਧਿਕਾਰ ਹੈ ਹੱਕ ਹੈ ਨਹਿ ਬਾਲਕ ਤੇਰੋ ਅਧਿਕਾਰ ਬੱਚੇ ਤੇਰੋਂ ਤੇਰਾ ਕੋਈ ਹੱਕ ਹਕੂਕ ਨੀ ਤੂੰ ਹੀ ਨੀ ਪੇ ਪਿਓ ਦੀ ਗੋਦ ਵਿੱਚ ਬੈਠ ਸਕਦਾ ਹੈ ਜੇ ਇਹ ਪਦ ਲੇਵਨ ਇਛ ਤੇਰੇ ਇਹ ਅਹੁਦਾ ਲੈਣ ਦੀ ਤੇਰੀ ਇੱਛਾ ਵੀ ਮੈਂ ਪਿਓ ਦੀ ਗੋਦ ਵਿੱਚ ਬਹਿਣਾ ਹੈ ਕਰ ਹੋ ਕਠਨ ਜਪ ਤਾਪ ਕਨੇਰੇ ਫੇਰ ਬਈ ਤੂੰ ਤੂੰ ਮਰ ਕੇ ਨਾ ਬਹੁਤੇ ਜਪ ਤਪ ਕਰ ਬ੍ਰਤ ਸਾਧ ਪੁਨ ਨਿਜ ਤਨ ਤਿਆਗੀ ਬਰਤ ਬੁਰਤ ਦੇ ਅਲਵਾ ਰੱਖ ਕੇ ਸਾਧਨਾ ਕਰ ਫੇਰ ਆਪਣੇ ਸਰੀਰ ਨੂੰ ਛੱਡ ਜਨਮ ਉਦਰ ਮਮ ਹੋ ਵੱਡ ਭਾਗੀ ਵੱਡੇ ਭਾਗਾਂ ਵਾਲਾ ਹੋ ਕੇ ਫਿਰ ਮੇਰੇ ਪੇਟ ਰਾਹੀਂ ਹੋ ਕੇ ਤੂੰ ਜੰਮ ਤਬ ਤੋਂ ਹੀ ਉਚਿਤ ਰਾਜ ਕੋ ਲੈਣਾ ਫੇਰ ਤਾਂ ਤੂੰ ਕਹਿੰਦੇ ਇਹ ਜਿਹੜਾ ਰਾਜ ਭੋਗ ਲੈਣਾ ਵੀ ਯੋਗ ਹੈ ਤੇ ਪਿਓ ਦੇ ਗੋਦ ਵਿੱਚ ਬੈਠਣਾ ਵੀ ਤੇਰਾ ਯੋਗ ਹੈ ਅਸ ਕਹਿ ਝਿਰਕਿਓ ਰਿਸ ਭਰ ਨੈਣਾ ਮਰਦਾਨੇ ਇਸ ਤਰ੍ਹਾਂ ਜਿਹੜੀ ਮਤਰੇਈ ਮਾਂ ਸੀ ਨਾ ਉਹਨੇ ਨੇਤਰਾਂ ਵਿੱਚ ਗੁੱਸਾ ਜਾ ਭਰ ਕੇ ਧਰੂ ਨੂੰ ਝਿੜਕਿਆ ਸੀ ਦੀਨ ਭਇਓ ਰੋਦਨ ਵੱਢ ਕੀ ਨਾ ਮਰਦਾਨੇ ਜਿਹੜਾ ਤੂੰ ਹੈ ਬੜਾ ਆਇਨ ਵਾਣਾ ਹੋ ਗਿਆ ਬੜਾ ਰੋਣ ਲੱਗ ਪਿਆ ਸੀ ਤੀਏ ਬਸ ਨਰਿਪ ਨਹਿ ਆਦਰ ਦੀਨਾ ਪਰ ਜਿਹੜਾ ਉਤਾਨ ਪਦ ਰਾਜਾ ਸੀ ਆਪਣੀ ਪਤਨੀ ਦੇ ਬਸ ਹੋਇਆ ਸੀ ਉਹਨੇ ਧਰੂ ਨੂੰ ਕਹਿੰਦੇ ਕੋਈ ਸਤਿਕਾਰ ਨੀ ਦਿੱਤਾ ਰੋਂਦੇ ਨੂੰ ਰੁਕਿਆ ਨਹੀਂ ਮੋਚਤ ਲੋਚਨ ਤੇ ਜਲ ਧਾਰਾ ਜਿਹੜਾ ਧਰੂ ਆਪਣੇ ਨੇਤਰਾਂ ਵਿੱਚੋਂ ਪਾਣੀਆਂ ਦੀਆਂ ਧਾਰਾਂ ਵਗਾਉਂਦਾ ਛੱਡਦਾ ਬਚਨ ਬਾਨ ਬਿਦ ਗਯੋ ਵਿਚਾਰਾ ਮਤਰਾਈ ਮਾਂ ਦੇ ਬਚਨ ਸੀ ਉਹ ਬਚਨ ਰੂਪੀ ਤੀਰਾਂ ਦੇ ਨਾਲ ਵਿਚਾਰਾ ਬਿਨਿਆ ਗਿਆ ਜਾਗਿਓ ਹਿਰਦੇ ਕ੍ਰੋਧ ਕਨੇਰਾ ਇਹ ਵੀ ਮਰਦਾਨੇ ਤਰੂ ਬੱਚੇ ਦੇ ਹਿਰਦੇ ਵਿੱਚ ਬੜਾ ਗੁੱਸਾ ਜਾਗਿਆ ਮਨ ਹੋ ਸਰਪ ਕਿਨ ਪੱਗ ਸੋ ਸ਼ੇਰਾ ਜਿਵੇਂ ਕਿਸੇ ਨੇ ਪੈਰ ਦੇ ਨਾਲ ਸੱਪ ਛੇੜ ਦਿੱਤਾ ਹੋਵੇ ਉਹ ਡੰਗ ਮਾਰਨ ਆਉਂਦਾ ਨਾ ਗੁੱਸੇ ਨਾਲ ਉਹ ਕਹਿੰਦਾ ਗੁੱਸੇ ਵਿੱਚ ਹੀ ਆ ਗਿਆ ਤੈਨੂੰ ਫਰਕਤ ਅਧਰ ਲੇਤ ਵੱਡ ਸਵਾਸਾ ਕਹਿੰਦੇ ਨੇਤਰ ਫਰਕ ਰੇ ਗੁੱਸੇ ਵਿੱਚ ਲੰਮੇ ਹੋ ਕੇ ਲੈਂਦਾ ਰੋਵਤ ਆਵਾ ਜਨਨ ਅਵਾਸਾ ਰੋਂਦਾ ਰੋਂਦਾ ਕਹਿੰਦੇ ਮਾਤਾ ਦੇ ਘਰ ਸੁਨੀਤਾ ਦੇ ਕੋਲ ਆ ਗਿਆ ਬਦਨ ਮਲੀਨ ਹੇਰ ਸੁੱਤ ਕੇਰਾ ਆਪਣੇ ਪੁੱਤਰ ਦਾ ਮੂੰਹ ਔਰ ਅਪਰਾਮ ਜਾ ਮੈਲਾ ਜਾ ਮੁਰਝਾਇਆ ਜਾ ਹੋਇਆ ਦੇਖ ਕੇ ਮਾਂ ਨੇ ਭਈ ਦੁਖੀ ਕਰ ਸ਼ੋਕ ਕਨੇਰਾ ਮਾਂ ਦੁਖੀ ਹੋਈ ਬਹੁਤ ਸ਼ੋਕ ਗਮ ਕੀਤਾ ਅਪਰ ਨਰਨ ਤੇ ਸੁਣ ਸੁਧ ਸਾਰੀ ਹੋਰ ਕਿਸੇ ਲੋਕਾਂ ਤੋਂ ਸਾਰੀ ਖਬਰ ਸਾਰ ਸੁਣੀ ਵੀ ਮਤਰੇਈ ਮਾਂ ਨੇ ਗੋਰ ਤੋਂ ਬਾਹਰ ਕੱਢ ਕੇ ਇਹਨੂੰ ਧੱਕੇ ਭੇਜ ਦਿੱਤਾ ਹੈ ਇਹੋ ਜਿਹੇ ਲਫ਼ਜ਼ ਕਹੇ ਇਸ ਨੂੰ ਰੁਦਤ ਦ੍ਰਿਗਨ ਤੇ ਅਨਸੁਨ ਡਾਰੀ ਜਿਹੜੀ ਮਾਂ ਹੈ ਉਹ ਵੀ ਅੱਖਾਂ ਤੋਂ ਪਾਣੀ ਸੁੱਟ ਕੇ ਰੋਣ ਲੱਗ ਪਈ ਹੈ ਸਬਤ ਗਿਰਾ ਤੇ ਮਨ ਬੇਕੁਲਾ ਨੀ ਆ ਵੀ ਸੌਂਕਣ ਨੇ ਮੇਰੇ ਪੁੱਤਰ ਨੂੰ ਉਹ ਕਿਉਂ ਬੋਲਿਆ ਹੈ ਉਹ ਕਿਉਂ ਬੋਲੀ ਮਾਰੀ ਉਹ ਵੀ ਵਿਚਾਰੀ ਵਿਆਕਲ ਜੀ ਹੋ ਗਈ ਹੈ ਲਤਾ ਖੇਦ ਕਰ ਜਨ ਕੁਮਲਾ ਨੀ ਜਿਵੇਂ ਕਹਿੰਦੇ ਉਹ ਕਿਸੇ ਨੂੰ ਲਤਾ ਬੇਲ ਨੂੰ ਕੋਈ ਮਾਰੇ ਉਹ ਦੁੱਖ ਕਰਕੇ ਜਿਵੇਂ ਬੇਲ ਜੀ ਮੁਰਝਾ ਜਾਂਦੀ ਕਮਲਾ ਜਾਂਦੀ ਉਹ ਮਾਂ ਮੁਰਝਾ ਗਈ ਹੈ ਬਦਨਾ ਬੁਝ ਬਹੁਕੀਨ ਮਲੀਨਾ ਆਪਣਾ ਕਵਲ ਵਰਗਾ ਜਿਹੜਾ ਮੁੱਖ ਹੈ ਮਾਂ ਨੇ ਬਹੁਤ ਹੀ ਮੈੜਾ ਜਿਹਾ ਕਰ ਲਿਆ ਹੈ ਨਿਜ ਸੁੱਤ ਅੰਕ ਬਿਖਾ ਤਬ ਲੀਨਾ ਤਰੋਂ ਬੱਚੇ ਨੂੰ ਆਪਣੀ ਗੋਦ ਵਿੱਚ ਮਾਂ ਸੁਨੀਤਾ ਨੇ ਲੈ ਲਿਆ ਹੈ ਖੂਬ ਸਵਾਸ ਲੈ ਬਚਨ ਬਖਾਨੇ ਲੰਮਾ ਜਾ ਹੌਂਕਾ ਲੈ ਕੇ ਮਾਂ ਨੇ ਬਚਨ ਕਹੇ ਤੂੰ ਬੱਚੇ ਨੂੰ ਸੁਣ ਹੋ ਪੁੱਤਰ ਏਵ ਲੇ ਹੋ ਪਛਾਣੇ ਮੇਰੇ ਪੁੱਤਰ ਸੋਹਣਾ ਤੇ ਉਹ ਤੂੰ ਪਛਾਣ ਲੈ ਸਮਝ ਲੈ ਦੁੱਖ ਸੁੱਖ ਕੋ ਨਾ ਦੇਤ ਕਿਹ ਤਾਈ ਕੋਈ ਜਿਹੜਾ ਜੀਵ ਇਸਤਰੀ ਪੁਰਸ਼ ਹੈ ਕਿਸੇ ਨੂੰ ਕੋਈ ਦੁੱਖ ਸੁੱਖ ਨਹੀਂ ਦਿੰਦਾ ਹੈ ਕਰਮ ਕਰ ਹੈ ਜਸ ਤਸ ਫਲ ਪਾਏ ਇਹੋ ਜਿਹਾ ਜੀਵ ਪਿਛਲੇ ਜਨਮਾਂ ਵਿੱਚ ਕਰਮ ਕਰਦਾ ਅਗਲੇ ਜਨਮਾਂ ਵਿੱਚ ਉਹ ਜਿਹਾ ਦੁੱਖ ਸੁੱਖ ਫਲ ਪਾਉਂਦਾ ਹੈ ਪ੍ਰਥਮ ਪੁੰਨ ਤੇ ਸੁੱਖ ਚੱਲ ਪੁੱਤਰ ਜੇ ਪਹਿਲਾਂ ਜਨਮਾਂ ਵਿੱਚ ਪੁੰਨ ਕੀਤੇ ਹੁਣ ਅਗਲੇ ਸਰੀਰਾਂ ਵਿੱਚ ਜਨਮਾਂ ਵਿੱਚ ਇਹਨੂੰ ਸੁੱਖ ਆ ਜਾਂਦੇ ਕਰੇ ਪਾਪ ਤੇ ਦੁੱਖ ਫਲ ਪਾਵੇ ਪਿਛਲੇ ਜਨਮਾਂ ਵਿੱਚ ਪਾਪ ਕੀਤੇ ਹੈ ਫਿਰ ਦੁੱਖਾਂ ਰੂਪੀ ਫਲ ਆ ਜਾਂਦਾ ਦੁੱਖ ਮਿਲਦੇ ਅਗਲੇ ਸਰੀਰਾਂ ਵਿੱਚ ਗਿਰਾ ਸਬਤ ਨੇ ਸਾਚ ਉਚਾਰੀ ਇਹ ਪੁੱਤਰ ਤੇਰੀ ਜਿਹੜੀ ਮਤਰੇਈ ਮਾਂ ਹੈ ਮੇਰੀ ਸੌਂਕ ਉਹਨੇ ਗੱਲ ਸੱਚੀ ਹੀ ਆਖੀ ਤੂੰ ਜਨਮਿਓ ਮਮ ਗਰਭ ਮਝਾਰੀ ਕਿਉਂਕਿ ਪੁੱਤਰ ਤੂੰ ਮੇਰੇ ਪੇਟ ਰਾਹੀਂ ਹੋ ਕੇ ਪੈਦਾ ਹੋਇਆ ਹੈ। ਮੰਦ ਭਾਗ ਮੋਕੋ ਲਖ ਲੀਜੈ ਪੁੱਤਰ, ਮੈਨੂੰ ਮਾਂ ਨੂੰ ਮਾੜੇ ਭਾਗਾਂ ਵਾਲੀ ਤੂੰ ਜਾਣ ਲੈ। ਦਾਸੀ ਸਾਹਮਣੇ ਮੁਜੈ ਲਖੀਜੈ ਪੁੱਤਰ, ਜਿਵੇਂ ਕੋਈ ਰਾਜੇ ਦੀਆਂ ਦਾਸੀਆਂ ਹੁੰਦੀਆਂ ਹਨ, ਟਲਣਾ ਹੁੰਦੀਆਂ, ਮੈਨੂੰ ਤਾਂ ਇਸ ਤਰ੍ਹਾਂ ਗੋਲੀਆਂ ਵਰਗੀ ਬਿਨਾ ਤੂੰ ਜਾਣ। ਸਿੰਘਾਸਨ ਕੀ ਜੇ ਅਬ ਲਾਖੇ ਹੇ ਮੇਰੇ ਪੁੱਤਰ, ਆਪਣੇ ਪਿਓ ਦੇ ਤਖ਼ਤ ਲੈਣ ਦੀ ਜੇ ਤੈਨੂੰ ਚਾਹਨਾ ਹੈਗੀ ਹੈ। ਭਜੋ ਪ੍ਰਭੂ ਮਨ ਕੋ ਥਿਰ ਰਾਖੇ, ਮਨੋ ਟਿਕਾ ਕੇ ਫਿਰ ਪ੍ਰਭੂ ਦਾ ਤੂੰ ਭਜਨ ਸਿਮਰਨ ਕਰਨ ਲੱਗ ਜਾ। ਜਸ ਚਰਨ ਕੀ ਸੇਵਨ ਕਰਕੇ ਜਿਸ ਪ੍ਰਭੂ ਦੀ ਕਹਿੰਦੇ ਚਰਨਾਂ ਦੀ ਸੇਵਾ ਪੂਜਾ ਕਰਕੇ ਲਯੋ ਬ੍ਰਹਮ ਪਦ ਵਿਦ ਹਿਤ ਧਰ ਕੇ, ਲੋ ਬ੍ਰਹਮਾ ਨੇ ਕਹਿੰਦੇ ਪ੍ਰੇਮ ਧਰ ਕੇ ਬ੍ਰਹਮਾ ਦਾ ਜਿਹੜਾ ਪਦ ਹੈ ਉਹ ਲੈ ਲਿਆ ਹੈ। ਸ੍ਰੀ ਸਾਰੀ ਸ੍ਰਿਸ਼ਟੀ ਦਾ ਕਰਤਾ ਬਣਿਆ ਬੈਠਾ ਹੈ ਬ੍ਰਹਮਾ। ਤੋਰ ਪਿਤਾਮਾ ਭਾ ਮਨ ਰਾਜੂ, ਇਹ ਵੀ ਤੂੰ ਬੱਚੇ, ਤੇਰਾ ਜਿਹੜਾ ਦਾਦਾ ਸੀ ਮਨ ਰਾਜਾ, ਸੰਭੂ ਮਨ ਰਾਜਾ ਹੋਇਆ ਤੇਰਾ ਦਾਦਾ। ਕੀਨ ਅਨਕ ਮਖਪੂਰ ਸਮਾਜੂ, ਉਹਨੇ ਆਪਣੇ ਸਮੇਂ ਵਿੱਚ ਕਹਿੰਦੇ ਬੜਾ ਭਾਰੀ ਜੱਗ ਦਾ ਸਾਜੋ ਸਮਾਨ ਕੀਤਾ, ਭਾਵ ਬਹੁਤ ਜੱਗ ਕੀਤੇ ਸਨ। ਹਰ ਕੋ ਸਿਮਰਨ ਕਰ ਸੁਖ ਪਾਵਾ, ਕਹਿੰਦੇ ਤੇਰੇ ਦਾਦੇ ਸੰਭੂ ਮਨ ਨੇ ਭਗਵਾਨ ਦਾ ਸਿਮਰਨ ਕਰਕੇ ਸੁਖ ਪਾਇਆ ਹੈ। ਕੌਣ ਪ੍ਰਭ ਪਦ ਮਹਿ ਅੰਤ ਸਮਾਵਾ, ਫਕੀਰ ਨੂੰ ਮਰ ਕੇ ਪ੍ਰਭੂ ਦੇ ਚਰਨਾਂ ਵਿੱਚ ਉਹ ਸਮਾ ਗਿਆ, ਲੀਨ ਹੋ ਗਿਆ ਤੇਰਾ ਦਾਦਾ। ਤਾਂ ਤੇ ਹੇ ਸੁਤ ਮਨ ਕ੍ਰਮ ਬਚਨਾ, ਮੇਰੇ ਪੁੱਤਰ ਤੂੰ ਵੀ ਕਹਿੰਦੇ ਮਨ ਕਰਕੇ ਤੇ ਬਾਣੀ ਕਰਕੇ ਤੇ ਕਰਮ ਸਰੀਰ ਕਰਕੇ, ਜਾਹ ਸ਼ਰਨ ਜਾ ਕੀ ਸਭ ਰਚਨਾ, ਜਿਸ ਦੀ ਆ ਸਾਰੀ ਸ੍ਰਿਸ਼ਟੀ ਹੈ ਨਾ ਉਹਦੀ ਸ਼ਰਨ ਪੁੱਤਰ ਤੂੰ ਵੀ ਚਲੇ ਆ ਜਾ। ਖੋਜਤ ਮੁਨ ਜਨ ਜੋਗੀ ਜਾਸੂ, ਜਿਸ ਭਗਵਾਨ ਪ੍ਰਭੂ ਨੂੰ ਜੋਗੀ ਜਨ ਵੀ ਲੱਭਦੇ ਢੂੰਡਦੇ ਫਿਰਦੇ। ਸਿਮਰਹ ਤੇ ਪੈ ਹੋ ਫਲ ਆਸੂ, ਉਹਨੂੰ ਤੂੰ ਸਿਮਰ ਤੂੰ ਵੀ ਅਮਨਾਸ਼ੀ ਫਲ ਪਾ ਰਹੇਗਾ। ਸੁਣਿਓ ਮਾਤ ਉਪਦੇਸ਼ ਵਿਸਾਲਾ, ਫਲ ਪਾ ਰਹੇਗਾ। ਇਸ ਤਰ੍ਹਾਂ ਕਹਿੰਦੇ ਜਦੋਂ ਤਰੂ ਨੇ ਮਰਦਾਂ ਨੇ ਮਾਤਾ ਦਾ ਉਪਦੇਸ਼ ਸੁਣਿਆ, ਹਿਰਦੈ ਧੀਰ ਧਰੀ ਤੇ ਕਾਲਾ, ਉਸ ਵੇਲੇ ਤਰੂ ਨੇ ਹਿਰਦੇ ਵਿੱਚ ਬਹੁਤ ਧੀਰਜ ਧਾਰੀ। ਤੂਰਨ ਤ੍ਰਿਣ ਸਮ ਪੁਰ ਕੋ ਤਿਆਗੀ, ਕੀ ਹੈ ਕਹਿੰਦੇ ਝੱਟ ਪੱਟ ਜਿਹੜਾ ਸ਼ਹਿਰ ਸੀ ਨਾ ਉਹਨੂੰ ਜਿਵੇਂ ਕਾਲਾ ਤੀਲਾ ਛੱਡ ਦਈਏ, ਕੱਖ ਦੇ ਤੀਲੇ ਵਾਂਗੂ ਸ਼ਹਿਰ ਨੂੰ ਛੱਡਤਾ। ਮਦ ਬਨ ਕੋ ਗਮਨਿਓ ਵੱਡ ਭਾਗਾ, ਜਿੱਥੇ ਬਿੰਦਰਾਬੰਦ ਵਿੱਚ ਮਧੂ ਬਨ ਜੰਗਲ ਹੈ ਬ੍ਰਿਜ ਭੂਮੀ ਵਿੱਚ, ਉਧਰ ਨੂੰ ਚੱਲ ਪਿਆ ਵੱਡੇ ਭਾਗਾ। ਨਾਰਦ ਸੁਨਕਾਰ ਸਭ ਬਿਰਤੰਤਾ, ਇੱਧਰ ਨਾਰਦ ਮੁਨੀ ਨੇ ਸਾਰਾ ਪ੍ਰਸੰਗ ਜਦੋਂ ਸੁਣਿਆ, ਮਿਲਿਓ ਆਨ ਮਗ ਮਾਹ ਤੁਰੰਤਾ, ਧਰੂ ਵਿਚਾਰਾ ਚੱਲਿਆ ਜਾ ਰਿਹਾ ਸੀ, ਰਸਤੇ ਵਿੱਚ ਆ ਕੇ ਸਾਹਮਣੇ ਤੋਂ ਛੇਤੀ ਦੇ ਕੇ ਮਿਲਿਆ ਇਸ ਨੂੰ। ਧਰੁਵ ਮਨ ਕੀ ਲੱਖ ਕਰ ਰਿਖ ਰਾਈ, ਹਰਖੀਆਂ ਦੇ ਰਾਜੇ ਨਾਰਦ ਨੇ ਧਰੂ ਦੇ ਮਨ ਦੀ ਜਾਣ ਕੇ, ਸਿਰ ਪਰ ਕਰ ਪਰਸਿਓ ਜੇ ਹਿਤ ਲਾਈ, ਬੜਾ ਪ੍ਰੇਮ ਲਾ ਕੇ ਦੇ ਸਿਰ ਦੇ ਉੱਪਰ ਹੱਥ ਛੁਹਾਇਆ ਨਾਰਦ ਨੇ। ਬਾਲ ਆਰ ਬਲ ਮ੍ਰਿਦੁਲ ਵਿਸਾਲਾ, ਬਾਲਕ ਉਮਰਾ ਹੈ ਬਹੁਤ ਕਹਿੰਦੇ ਕੋਮਲ ਸਰੀਰ ਹੈ, ਸੁਣ ਬਿਮਾਤ ਬਚ ਭਾ ਔਰ ਸਾਲਾ, ਮਤਰੇਈ ਮਾਂ ਦੇ ਸੁਨੇ ਬਚਨ ਸੁਣ ਕੇ ਹਿਰਦੇ ਵਿੱਚ ਇਹਦੇ ਛੇਕ ਹੋ ਗਿਆ, ਸੱਲ ਪੈ ਗਿਆ, ਦੁੱਖ ਹੋਇਆ। ਬਿਗਸਤ ਬਾਨੀ ਬਦਨ ਬਖਾਨੀ, ਨਾਰਦ ਨੇ ਵੀ ਮਰਦਾਨਿਆ ਹੱਸਦਿਆਂ ਹੋਇਆ ਤਰੂ ਨੂੰ ਬਚਨ ਕਿਹਾ ਮੁੱਖੋਂ, ਸਿਸ ਤਬ ਬੈਨ ਹੈ ਆਮਾਨ ਅਮਾਨੀ, ਬੱਚੇ ਤੇਰੀ ਜਿਹੜੀ ਉਮਰ ਹੈ ਨਾ ਅਜੇ ਮਾਨ ਤੇ ਨਰਾਦਰ ਸਮਝਣ ਵਾਲੀ ਨੀ, ਬੇਪਰਵਾਹ ਹੈ, ਇਸ ਤੋਂ ਤੂੰ ਕੋਈ ਮਾਣ ਕਰੀ ਜਾਂ ਕੋਈ ਨਰਾਦਰ ਕਰੀ, ਇਸ ਤੋਂ ਤੂੰ ਬੇਪਰਵਾਹ ਰਹਿਣਾ ਚਾਹੀਦਾ ਹੈ। ਖਾਨ ਪਾਨ ਖੇਲਣ ਰਸ ਰੀਤਾ, ਹੁਣ ਤਾਂ ਖਾ ਪੀ ਲੈਣਾ ਖੇਲਣਾ ਇਹ ਜਿਹੜੀ ਰਸ ਰੀਤ ਹੈ, ਇਸ ਤਰ੍ਹਾਂ ਖੇਲਣ ਖਾਣ ਪੀਣ ਦਾ ਰਸ ਲੈਣਾ ਤੇ ਖੇਲਣ ਦਾ ਰਸ ਲੈਣਾ ਇਹ ਜਿਹੜੀ ਰੀਤੀ ਹੈ। ਇਨ ਹੈ ਚਾਹ ਤੂੰ ਕਿਉਂ ਵਿਪਰੀਤ, ਇਸ ਰੀਤੀ ਮਰਯਾਦਾ ਤੋਂ ਤੂੰ ਕਿਉਂ ਖੁੱਟ ਰਿਹਾ, ਤੂੰ ਖਾ ਪੀ ਖੇਲ ਹੱਸ। ਅਵੇ ਗਿਆਨ ਕੀ ਕੀਨਸ ਪ੍ਰੀਹਾ, ਵੇ ਬੱਚੇ ਇਸੇ ਸਮੇਂ ਹੁਣ ਗਿਆਨ ਲੈਣ ਦੀ ਕਹਿੰਦੇ ਇੱਛਾ ਕਰ ਲਈ ਹੈ। ਤਾਂ ਪਰ ਸੁਣੋ ਬਾਤ ਮਮ ਲੀਹਾ, ਕਹਿੰਦੇ ਇਸ ਦੇ ਉੱਪਰ ਤੂੰ ਕਹਿੰਦੇ ਮੇਰੇ ਬਚਨ ਮਰਯਾਦਾ ਦੇ ਸੁਣ ਲਾ। ਜਬ ਪ੍ਰਾਣੀ ਕੋ ਉਪਜ ਰਹਿ ਗਿਆਨਾ। ਹੇ ਤੂੰ ਬੱਚੇ ਤਪ ਕਰਦੇ ਆ, ਜਦੋਂ ਭਗਵਾਨ ਖੁਸ਼ ਹੋ ਜਾਏ ਤੈਨੂੰ ਗਿਆਨ ਪੈਦਾ ਹੋ ਜਾਏ। ਸ਼ਤਰੂ ਮਿੱਤਰ ਦੁੱਖ ਸੁਖ ਸਮਾਨਾ। ਫਿਰ ਕਹਿੰਦੇ ਮਿੱਤਰ ਤੇ ਬੈਰੀ ਇਹ ਵੀ ਬਰਾਬਰ ਹੋ ਜਾਣੇ ਆ, ਦੁੱਖ ਤੇ ਸੁਖ ਵੀ ਇਹ ਵੀ ਤੈਨੂੰ ਬਰਾਬਰ ਹੀ ਬਣ ਜਾਣੇ ਆ। ਤੋ ਤਪ ਕਰਨ ਬਾਦ ਹੈ ਤੇਰੋ। ਤਾਂ ਬੱਚੇ ਤੇਰਾ ਜਿਹੜਾ ਤਪ ਕਰਨਾ ਵਿਅਰਥ ਹੀ ਜਾਏਗਾ, ਜਦੋਂ ਤੇਰਾ ਕੋਈ ਮਿੱਤਰ ਦਰੀ ਨਾ ਰਿਹਾ, ਫਿਰ ਤੂੰ ਕਿਹਨੇ ਲੜੇਗਾ, ਕਿਹਨੂੰ ਕੱਢੇਗਾ। ਹਟ ਹੋ ਜਾਹ ਗ੍ਰਹਿ ਕਰੋ ਬਸੇਰੋ। ਇਸ ਕਰਕੇ ਬੱਚੇ ਤੂੰ ਕਹਿੰਦੇ ਤੂੰ ਮੁੜ ਜਾ ਆਪਣੇ ਘਰ ਦੇ ਵਿੱਚ ਜਾ ਕੇ ਨਿਵਾਸ ਕਰ। ਜੇ ਤੋ ਸੁਖ ਤੁਝ ਦੇ ਬਿਮਾਤਾ। ਹੇ ਤੂੰ ਬੱਚੇ ਜਿੰਨੀ ਕੁ ਮਤਰੇ ਮਾਂ ਤੈਨੂੰ ਸੁਖ ਦਿੰਦੀ ਹੈ। ਤਿਤੋ ਜਾਏ ਭੋਗੋ ਹੇ ਤਾਤਾ। ਹੇ ਮੇਰੇ ਪੁੱਤਰ ਵਰਗੇ ਬੱਚੇ ਤੂੰ ਇਹ ਜੇ ਸੁਖ ਤੂੰ ਭੋਗ ਲਾ ਘਰ ਵਿੱਚ ਜਾ ਕੇ। ਕਰ ਸੰਤੋਖ ਰਹੋ ਘਰ ਮਾਹੀ। ਇਸ ਤਰ੍ਹਾਂ ਤੂੰ ਸੰਤੋਖ ਧਾਰ ਕੇ ਆਪਣੇ ਘਰ ਦੀ ਵਿੱਚ ਹੀ ਰਹਿ। ਉਹ ਵਤਸ ਬਨ ਕੁਛ ਸੁਖ ਨਾਹੀ। ਹਜੇ ਤੂੰ ਬੱਚਾ ਹੈ ਤੇ ਜੰਗਲਾਂ ਵੀ ਕੋਈ ਸੁਖ ਸੁਖ ਨਹੀਂ ਹੈ। ਜੋ ਤਵ ਜਨਨ ਕੀਨ ਉਪਦੇਸ਼ਾ। ਜਿਹੜਾ ਤੇਰੀ ਮਾਂ ਸੁਨੀਤਾ ਨੇ ਤੈਨੂੰ ਉਪਦੇਸ਼ ਦੇਣਾ ਕੀਤਾ ਹੈ ਨਾ। ਲੈਣ ਚਾਹੋ ਤੇ ਵੱਡੋ ਅੰਦੇਸ਼ਾ। ਵੀ ਉਹ ਚਾਹੋ ਦਾ ਵੀ ਜਿੱਥੇ ਮੇਰਾ ਦਾਦਾ ਪੜਦਾਦਾ ਨੀ ਪੂਜਿਆ ਉੱਥੇ ਮੈਂ ਉਸ ਅਹੁਦੇ ਤੇ ਬੈਠਣਾ, ਉਹਦੇ ਵਿੱਚ ਸੰਸੇ ਵਾਲੀ ਗੱਲ ਹੈ। ਖੋਜਤ ਜਿਹ ਕੋ ਮੁਨੀ ਜੁਗੇਸ਼ਵਰ। ਜਿਸ ਭਗਵਾਨ ਪ੍ਰਭੂ ਨੂੰ ਮੁਨੀ ਜਾਨ ਹੋਰ ਜੋਗੀਆਂ ਦੇ ਈਸ਼ਰ ਢੂੰਡਦੇ ਫਿਰਦੇ। ਦੁਰਾ ਰਾਧਯ ਕੋ ਲੱਖ ਸੋ ਲੱਖ ਪਰਮੇਸ਼ਵਰ। ਉਹ ਪਰਮੇਸ਼ਵਰ ਨੂੰ ਕਹਿੰਦੇ ਬੜਾ ਰਾਧਨਾ ਜਿਹੜਾ ਬਹੁਤ ਔਖਾ ਹੈ ਜਾਣ ਲੈ। ਤਪ ਤਪ ਹੈ ਤੀਬਰ ਚਿਰ ਕਾਲਾ। ਤਾਂ ਬਹੁਤ ਸਮੇਂ ਤਪ ਕਹਿੰਦੇ ਤੀਬਰ ਹੋ ਕੇ ਤਪ ਕਰੇ, ਤਕੜਾ ਹੋ ਕੇ ਤਪ ਕਰੇ ਬਹੁਤਾ ਸਮਾਂ। ਕਰ ਹੈ ਯਤਨ ਅਨੇਕ ਵਿਸਾਲਾ। ਅਨੇਕਾਂ ਤਰ੍ਹਾਂ ਦੇ ਯਤਨ ਵੀ ਕਰੇ। ਤਦਪ ਨ ਪਾਵ ਹੈ ਫਿਰ ਹੈ ਖੁਜੰਤੇ। ਵੀ ਕਹਿੰਦੇ ਉਹਨੂੰ ਪਾ ਨੀ ਸਕਦੇ, ਫਿਰ ਵੀ ਢੂੰਡਦੇ ਫਿਰਦੇ। ਚਰਨ ਕਮਲ ਪ੍ਰਭ ਸ੍ਰੀ ਭਗਵੰਤੇ। ਇਸ ਤਰ੍ਹਾਂ ਚਰਨਾ ਕਮਲਾਂ ਦੇ ਤਾਂ ਹੀ ਜੋ ਭਗਵਾਨ ਦੇ ਹਨ, ਮਾਇਆ ਦੇ ਮਾਲਕ ਦੇ ਹਨ। ਅਬ ਬੈ ਲੱਗ ਚੱਲੀਏ ਗ੍ਰਹਿ ਮਾਹੀ। ਇਸ ਕਰਕੇ ਤੂੰ ਬੱਚੇ ਉਮਰ ਤੇਰੀ ਛੋਟੀ ਹੈ ਬਾਲਕਾਂ ਵਾਲੀ, ਹੁਣ ਘਰ ਵਿੱਚ ਹੀ ਚਲੇ ਜਾਈਏ। ਹੋਏ ਤਰੁਣ ਤਬ ਕਰ ਅਸ ਚਾਹੀ। ਤੂੰ ਕਹਿੰਦੇ ਨੌਜਵਾਨ ਹੋ ਗਿਆ, ਫਿਰ ਇਸ ਤਰ੍ਹਾਂ ਦੀ ਤੂੰ ਇੱਛਾ ਕਰੀ ਮਨ ਵਿੱਚ। ਸੁਣ ਮੁਨਵਾਰ ਬਾਨੀ ਰਸ ਸਾਨੀ। ਇਹ ਵੀ ਮਰਦਾਨੇ ਇਸ ਤਰ੍ਹਾਂ ਨਾਰਦ ਮੁਨੀ ਦੇ ਜਿਹੜੇ ਬਚਨ ਰਸ ਵਾਲੇ ਪ੍ਰੇਮ ਵਾਲੇ ਸੁਣ ਕੇ ਬੱਚੇ ਨੇ ਬੋਲਿਓ ਧਰੁਵ ਜੋਰ ਜੁਗ ਪਾਨੀ। ਧਰੁਵ ਭਗਤ ਦੋਵੇਂ ਹੱਥ ਜੋੜ ਕਿਉਂ ਬੋਲਿਆ ਸੀ ਨਾਰਦ ਨੂੰ? ਆਪ ਕਹਿਤ ਸਾਚੀ ਸਭ ਭਾਂਤੀ। ਨਾਰਦ ਮੁਨੀ ਜੀ ਆਪ ਤਾਂ ਸਭ ਤਰ੍ਹਾਂ ਕੇ ਗੱਲ ਸੋਲਾ ਨੇ, ਸੱਚੀ ਕਹਿੰਦੇ ਹੋ। ਤਦਪ ਨਮੋ ਮਨ ਵਿਖੈ ਗਡਾਤੀ। ਵੀ ਤੁਹਾਡੀ ਜਿਹੜੀ ਗੱਲ ਹੈ ਮੇਰੇ ਮਨ ਦੇ ਵਿੱਚ ਤਾਂ ਕਹਿੰਦੇ ਗੱਡਦੀ ਨਹੀਂ, ਘਰ ਨਹੀਂ ਕਰਦੀ, ਬਸਦੀ ਨਹੀਂ। ਮੈਂ ਕੋ ਪੁਰਖ ਬਹਰੋ ਅਗਿਆਤੀ। ਠੀਕ ਹੈ, ਮੈਂ ਭਾਵੇਂ ਪੁਰਖ ਨਹੀਂ, ਅਜੇ ਕੁਛ ਹੋਰ ਬੱਚਾ ਹਾਂ, ਅਗਿਆਤੀ ਬੇਸਮਝ ਹਾਂ। ਬਚ ਬਿਮਾਤ ਤੇ ਸੁਲਗਤ ਛਾਤੀ। ਨਾਰਦ ਮੁਨੀ ਸੱਚ ਆ, ਮਤਰੇਈ ਮਾਂ ਦੇ ਜਿਹੜੇ ਬਚਨ ਕਹੇ ਉਹਦੇ ਨਾਲ ਮੇਰੀ ਸਾਤੀ ਸੜ ਰਹੀ ਹੈ। ਦੁਖਤ ਹਿਰਦਾ ਸੁਨ ਗੇਰਾ ਕਠੋਰਾ। ਉਹ ਮਾਂ ਮਤਰੇਈ ਮਾਂ ਦੀ ਸਖਤ ਗੱਲ ਸੁਣ ਕੇ ਮੇਰਾ ਹਿਰਦਾ ਦੁਖੀ ਹੋ ਰਿਹਾ ਹੈ। ਹਟ ਨੇ ਤ੍ਰਿਟ ਨਾ ਕਰੇ ਮਨ ਮੋਰਾ। ਜਿਹੜਾ ਮਨ ਹੈ ਘਰ ਵੱਲ ਨੂੰ ਮੁੜਨ ਵਾਸਤੇ ਕੋਈ ਚਾਹਨਾ ਇੱਛਾ ਨਹੀਂ ਕਰ ਰਿਹਾ। ਤੁਮ ਪਰ ਹਿਤ ਕੇ ਹੇਤ ਸਦਾਈ। ਨਾਰਦ ਮੁਨੀ ਜੀ ਤੁਸੀਂ ਦੂਜਿਆਂ ਦਾ ਹਮੇਸ਼ਾ ਹਿਤ ਕਰਨ ਵਾਲੇ ਹੋ, ਭਲਾ ਕਰਨ ਵਾਲੇ ਹੋ। ਸਰਬ ਥਾਨ ਵਿੱਚ ਰਹੁ ਰਿਖ ਜਾਈ। ਰਿਖੀ ਜੀ ਸਾਰਿਆਂ ਥਾਵਾਂ ਵੀ ਤੁਸੀਂ ਸੁਤੰਤਰ ਨਾਲ ਵਿਚਰਦੇ ਰਹਿੰਦੇ ਹੋ। ਜਿਹ ਪਦ ਲਓ ਪਹੁੰਚਿਓ ਨਾ ਪਿਤਾਮਾ। ਨਾਰਦ ਮੁਨੀ ਜੀ ਜਿਸ ਅਹੁਦੇ ਤੇ ਮੇਰਾ ਦਾਦਾ ਸਮੂਹ ਮੁਨੀ ਨਾ ਪਹੁੰਚਿਆ ਹੈ, ਤਾਂ ਪਦ ਕੀ ਇੱਛਾ ਅਬਿਰਾਮਾ। ਮੈਂ ਤਾਂ ਉਸ ਅਹੁਦੇ ਦੀ ਬੜੀ ਸੁੰਦਰ ਇੱਛਾ ਰੱਖਦਾ ਵੀ ਜਿੱਥੇ ਦਾਦਾ ਨੀ ਪੁੱਜਿਆ ਉਹਨੂੰ ਉੱਤੋਂ ਦੀ ਪੁੱਜਣਾ ਮੈਂ। ਸੋ ਮਾਰਗ ਮੁਝ ਦੇ ਹੋ ਬਤਾਏ। ਇਹ ਨਾਰਦ ਮੁਨੀ ਜੀ ਜਿਸ ਤਰ੍ਹਾਂ ਮੈਂ ਦਾਦੇ ਤੋਂ ਵੀ ਉੱਚੇ ਅਹੁਦੇ ਤੇ ਜਾ ਲਾ, ਉਹ ਰਸਤਾ ਤੁਸੀਂ ਮੈਨੂੰ ਦੱਸਦੇ ਹੋ। ਰਾਵਰ ਕਿਰਪਾ ਨਿਧਾਨ ਸਦਾਈ। ਆਪ ਤਾਂ ਆਪ ਹਮੇਸ਼ਾ ਕਿਰਪਾ ਦੇ ਖਜ਼ਾਨੇ ਹੋ, ਜਿਹੜਾ ਪੁੱਛਦਾ ਉਹਨੂੰ ਤੁਸੀਂ ਕਿਰਪਾ ਕਰਕੇ ਦਾਸੀ ਦਿੰਦੇ ਹੋ। ਤਰਨ ਤੇਜ ਸਮ ਗਿਆਨ ਅਪਾਰਾ, ਆ ਕਹਿੰਦੇ ਜਿਹੜਾ ਸੂਰਜ ਦੇ ਸਮਾਨ ਬੜਾ ਭਾਰੀ ਤੇਜ ਪ੍ਰਤਾਪ ਵਾਲਾ ਗਿਆਨ, ਬੀਨਾ ਕਰ ਧਾਰੇ ਸੁਖ ਭਾਰਾ, ਜਿਹਨੇ ਹੱਥ ਵਿੱਚ ਬੀਨਾ ਫੜੀ ਹੋਈ ਹੈ ਤੇ ਸੁਖ ਰਮਾਣਿਆ ਹੈ ਗਿਆਨ ਦਾ। ਸੁਣ ਬਚ ਲੱਖ ਸ਼ਰਦਾ ਜਿਹ ਗਾਢੀ, ਰੋਂਦੇ ਕਹਿੰਦੇ ਬਚਨ ਸੁਣ ਕੇ ਤੇ ਤਕੜੀ ਪੱਕੀ ਸ਼ਰਧਾ ਜਾਣ ਕੇ, ਮੁਨ ਪ੍ਰਸੰਨਤਾ ਅਧ ਕਹਿ ਬਾਢੀ, ਨਾਰਦ ਮੁਨੀ ਦੇ ਹਿਰਦੇ ਵਿੱਚ ਬਹੁਤ ਹੀ ਖੁਸ਼ੀ ਪ੍ਰਸੰਨਤਾ ਵਧ ਗਈ। ਕਹਿਣ ਲੱਗਿਓ ਮੈਂ ਪਰਖਤ ਨੀਕੇ, ਕਹਿਣ ਲੱਗਿਆ ਤੂੰ ਬੱਚੇ ਮੈਂ ਤਾਂ ਤੈਨੂੰ ਚੰਗੀ ਤਰ੍ਹਾਂ ਪਰਖ ਹੀ ਰਿਹਾ ਸੀ। ਓਹੋ ਬਾਲ ਤਵ ਸ਼ਰਧਾ ਹੀ ਕੇ, ਨਹੀਂ ਬੱਚੇ ਤੇਰੇ ਹਿਰਦੇ ਦੀ ਸ਼ਰਧਾ ਕਿਹੋ ਜੀ ਹੈ ਵੀ ਤੂੰ ਪੱਕਾ ਸ਼ਰਧਾ ਵਾਲਾ ਹੀ ਹੈ। ਹਿਤ ਕਲਿਆਨ ਪੰਥ ਲੱਖ ਸੋ, ਹਾਂ ਹੁਣ ਤੇਰੀ ਮੈਂ ਸ਼ਰਧਾ ਹਿਰਦੇ ਦੀ ਪੱਕੀ ਜਾਣ ਲਈ, ਲੈ ਕਲਿਆਣ ਦਾ ਰਸਤਾ ਤੈਨੂੰ ਮੈਂ ਦਿਸਦਾ ਜਾਣ ਲੈ। ਤਵ ਜਨਨੀ ਭਾਖਿਓ ਸੁਭ ਜੋ, ਕਹਿੰਦੇ ਜਿਹੜਾ ਤੇਰੀ ਮਾਂ ਨੇ ਕਿਹਾ ਨਾ ਉਹੀ ਚੰਗਾ ਰਸਤਾ, ਉਹਨੇ ਕਿਹਾ ਸੀ ਬਾਹਰ ਜਾ ਕੇ ਤਪ ਕਰ, ਪਰਮੇਸ਼ਰ ਦੀ ਅਰਾਧਨਾ ਕਰ, ਫਿਰ ਜਿਹੜਾ ਮਰਜ਼ੀ ਉੱਚਾ ਉਹਦਾ ਨਾ ਇਹੀ ਰਸਤਾ ਅਸਲੀ। ਸ੍ਰੀ ਕਰਤਾਰ ਸਕਲ ਗੁਣ ਖਾਨੇ, ਕਿਉਂਕਿ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾਰ ਸਾਰੇ ਗੁਣਾਂ ਦੀ ਖਾਣ ਹੈ, ਤਾਂ ਕੋ ਸੇਵਾ ਮਨ ਕ੍ਰਮ ਬਾਨੀ, ਵੀ ਇਹੀ ਕਹਿ ਰਿਹਾ ਮਾਂ ਨੇ ਵੀ ਕਿਹਾ ਮਨ ਬਾਣੀ ਸ਼੍ਰੀ ਕਰਕੇ ਉਹਦੀ ਤੂੰ ਸੇਵਾ ਭਗਤੀ ਕਰ। ਧਰਮ ਅਰਥ ਕਾਮੰਗ ਪੁੰਨ ਮੋਖਾ, ਇਸ ਤਰ੍ਹਾਂ ਜਿਹੜੇ ਕੋਈ ਧਰਮ ਹੈ ਇੰਦਰੀਆਂ ਤੇ ਉਹਨਾਂ ਨੂੰ ਚੰਗੇ ਪਾਸੇ ਲਾ ਕੇ ਰੱਖਣਾ, ਕੰਨਾਂ ਨੂੰ ਮਾੜਾ ਨਾ ਸੁਣਨਾ, ਨੇਤਰਾਂ ਰਾਹੀਂ ਮਾੜਾ ਨਾ ਦੇਖਣਾ, ਅੰਦਰ ਨੂੰ ਚੰਗੇ ਪਾਸੇ ਲਿਖਣਾ, ਇਹ ਅੰਦਰਲਾ ਧਰਮ ਹੈ ਇਹ। ਅਤੇ ਅਰਥ ਜਿਹੜੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਉਹਨਾਂ ਦੀ ਪ੍ਰਾਪਤੀ ਹੋਣੀ, ਹੋਰ ਜਿਹੜੀਆਂ ਕਾਮਨਾ ਖਾਸ਼ਾਂ ਉਹ ਪੂਰੀਆਂ ਹੋ ਜਾਣਗੀਆਂ ਜਿਹੜੀਆਂ, ਅਤੇ ਚੌਥੀ ਮੁਕਤੀ ਜੋ ਹੈ ਪਾਇਓ ਚਹਿ ਜਿਹ ਨਰ ਬਿਨ ਦੁੱਖਾ, ਕਹਿੰਦੇ ਜਿਹੜਾ ਪੁਰਸ਼ ਬਿਨਾਂ ਦੁੱਖਾਂ ਤੋਂ ਇਹ ਚਪਾਇਆ ਚਾਹੁੰਦਾ ਚਾਰੇ ਪਦਾਰਥ, ਸੋ ਇੱਕ ਬਾਸ ਦੇਵ ਕੀ ਸ਼ਰਨ, ਉਹ ਸਾਰੇ ਕਹਿੰਦੇ ਜਿਹੜੇ ਚਾਰੇ ਪਦਾਰਥ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਹੈ। ਅਪਰ ਉਪਾਵ ਨਕੋ ਬਰਨਾ, ਬਗੈਰ ਹੋਰ ਕੋਈ ਉਪਰਾਲਾ ਹੀਲਾ ਨੀ ਕਿਹਾ ਜਾਂਦਾ ਵੀ ਹੋਰ ਥਾਂ ਤੋਂ ਕਿਤੇ ਪਦਾਰਥ ਚਾਰ ਮਿਲ ਜਾਣਗੇ। ਅਬ ਮਦ ਬਨ ਜਮਨਾ ਤਟ ਜਾਏ, ਚੰਗਾ ਵੀ ਤੂੰ ਬੱਚੇ ਹੁਣ ਜਿਹੜਾ ਬ੍ਰਿਜ ਭੂਮੀ ਵਿੱਚ ਮਧੂਬਨ ਹੈ ਉਹਦੇ ਜਮਨਾ ਦੇ ਕਿਨਾਰੇ ਤੇ ਜਾ ਕੇ ਜਥਾ ਯੋਗ ਆਸਨ ਕੋ ਲਾਈ, ਇਸ ਤਰ੍ਹਾਂ ਦਾ ਕਹਿੰਦੇ ਯੋਗ ਆਸਨ ਹੁੰਦਾ ਨਾ, ਯੋਗੀ ਆਸਨ ਲਾਉਂਦੇ ਉਹ ਪਦਮ ਆਸਨ ਲਾ ਕੇ ਬੈਠਦੇ ਹੁੰਦੇ, ਭਲ ਬਿਦ ਸਾਧ ਪ੍ਰਾਣ ਯਮ, ਉੱਥੇ ਯੋਗ ਆਸਨ ਪਦਮ ਆਸਨ ਲਾ ਕੇ ਚੰਗੀ ਤਰ੍ਹਾਂ ਤੂੰ ਪ੍ਰਾਣਾ ਜਾਮ ਸਾਧ ਪਾਵ, ਜਿਵੇਂ ਸਵਾਸਾਂ ਨੂੰ ਚੜਾਉਣਾ, ਦਸਵੇਂ ਦੁਆਰ ਵਿੱਚ ਫਿਰ ਉੱਥੇ ਕੁੰਭ ਗੁੱਠਾ ਰਹਿਣਾ, ਫਿਰ ਰਿਚ ਕਰਨਾ, ਉਹਨਾਂ ਨੂੰ ਉਤਾਰਨਾ, ਇਹ ਪ੍ਰਾਣਾ ਜਾਮ ਕਰ ਉੱਥੇ ਜਾ ਕੇ ਚੰਗੀ ਤਰ੍ਹਾਂ। ਹੋ ਵਹਿਰੇ ਦਾ ਬਿਮਲ ਅਬਰਾਮ, ਫਿਰ ਵੀ ਬੱਚੇ ਜਦੋਂ ਤੇਰਾ ਇਸ ਤਰ੍ਹਾਂ ਜਾਪ ਕਰਦੇ ਆ ਰਿਦਾ ਉਜਲ ਹੋ ਜਾਏ, ਸ਼ੁੱਧ ਹੋ ਜਾਏ, ਧਰੋ ਗਿਆਨ ਤਬ ਸ੍ਰੀ ਹਰ ਪੂਰਨ, ਫਿਰ ਕਹਿੰਦੇ ਜਿਹੜਾ ਹਰੀ ਪੂਰਨ ਆ ਉਹਦਾ ਗਿਆਨ ਤੂੰ ਧਾਰਨ ਕਰਨ ਧਿਆਨ ਧਾਰ, ਸ਼ਿਆਮ ਸਰੂਪ ਅਨੂਪਮ ਰੂਰੰ, ਧਿਆਨ ਕੈਸਾ ਕਰਨਾ ਵੀ ਉਹਦਾ ਸ਼ਿਆਮ ਰੂਪ ਅਨੂਪਮ ਉਪਮਾ ਤੋਂ ਰਹਿਤ ਬੜਾ ਸੁੰਦਰ ਹੈ, ਸਮਮਯੰਕ ਮੁਖ ਮੰਡਲ ਸੋਹਨ, ਜਿਵੇਂ ਪੂਰਨਮਾਸੀ ਦਾ ਚੰਦਰਮਾ ਹੁੰਦਾ ਉਹਦੇ ਸਮਾਨ, ਕਹਿੰਦੇ ਉਹਦਾ ਜਿਹੜਾ ਗੋਲਾਕਾਰ ਚਿਹਰਾ ਸੋਹਦਾ ਹੈ, ਚਾਰ ਚਖਨ ਚਿਤਵਨ ਮਨ ਮੋਹਨ, ਨੇਤਰ ਹੈ ਤਕਣੀ ਮਨ ਨੂੰ ਮੋਹਣ ਵਾਲੀ ਹੈ ਉਸਦੀ, ਮੰਦ ਮੰਦ ਮੁਸ਼ਕਿਆਨ ਕਪੋਲਾ, ਗੱਲਾਂ ਤੋਂ ਕਹਿੰਦੇ ਮੁਸ਼ਕਰਾਉਣਾ ਸਹਿਜੇ ਸਹਿਜੇ ਹੌਲੀ ਹੌਲੀ ਹੋ ਰਿਹਾ ਹੈ, ਅਦੁਰ ਅਰਨ ਸ਼ਬ ਬਨੀ ਅਮੋਲਾ, ਭਗਵਾਨ ਦੇ ਬੁੱਲਾਂ ਦੀ ਕਹਿੰਦੇ ਲਾਲੀ ਦੀ ਜਿਹੜੀ ਛਵੀ ਉਹ ਅਮੋਲਕੀ ਬਣ ਰਹੀ ਹੈ, ਬਹੁਤ ਲਾਲ ਹਨ ਬੋਲੋ ਨਾ, ਚਾਰ ਪੁਜਾਯੁਤ ਭੂਖਨ ਚਾਰੂ, ਭਗੂ ਪ੍ਰਭੂ ਭਗਵਾਨ ਦੀਆਂ ਚਾਰ ਬਾਹਾਂ ਤੇ ਚਾਰੇ ਗਹਿਣਿਆਂ ਦੇ ਸਹਿਤ, ਗਦਾ ਚੱਕਰ ਧਾਰ ਦਰ ਅੰਬੁਜ ਤਾਰੂ, ਕਿਸੇ ਹੱਥ ਵਿੱਚ ਗਦਾ ਗੁਰਜ ਫੜੀ ਹੈ, ਦੂਜੇ ਵਿੱਚ ਦਰਸ਼ਨ ਚੱਕਰ ਹੈ, ਤੀਜੇ ਵਿੱਚ ਸੰਖ ਫੜੇ ਹੈ, ਚੌਥੇ ਹੱਥ ਵਿੱਚ ਕਵਲ ਫੁੱਲ ਹੈ ਤਾਰਿਆ ਹੋਇਆ, ਸ੍ਰੁਤ ਕੁੰਡਲ ਤਨ ਪੀਤ ਦੁਕੂਲਾ, ਨਾ ਵਿੱਚ ਉਹਦੇ ਕੁੰਡਲ ਪਾਏ ਹੈ, ਸੀਰ ਤੇ ਪੀੜੇ ਰੰਗ ਦੇ ਬਸਤਰ ਪਹਿਨੇ ਹੈ, ਕਟ ਤਟ ਕਿੰਕਨ ਸਭ ਛੱਜ ਮੂਲਾ, ਲੱਕ ਦੇ ਨਾਲ ਤਲਾਗੀ ਕਠੀ ਹੋ ਜੋ ਸਾਰੇ ਸ਼ਵੀਆਂ ਦਾ ਮੂਲ ਹੈ, ਮੁੱਢ ਕਾਰਨ ਹੈ, ਪਗ ਮਹਿਨੂਪਰ ਬਜਤ ਸੁਹਾਵਨ, ਪੈਰਾਂ ਵਿੱਚ ਝਾਜਣਾ ਜੀਆਂ ਖੜਕਦੀਆਂ ਬੜੀਆਂ ਸੋਹਦੀਆਂ, ਕੰਠ ਵਿਖੈ ਮਨ ਸੁੱਠ ਮਨ ਭਾਵਨ, ਕਰਦੇ ਵਿੱਚ ਮਣੀਆਂ ਕਹਿੰਦੇ ਸੋਹਦੀਆਂ ਪਾਈਆਂ, ਮਨ ਨੂੰ ਭਾਉਂਦੀਆਂ ਚੰਗੀਆਂ ਲੱਗਦੀਆਂ, ਕਰ ਬਹੁ ਜਤਨ ਧਰੋ ਅਸ ਗਿਆਨ, ਲੈ ਵੀ ਤਰੋਂ ਬੱਚੇ ਇਸ ਤਰ੍ਹਾਂ ਦਾ ਕਹਿੰਦੇ ਯਤਨ ਕਰਕੇ ਤਕੜਾ ਹੋ ਕੇ ਉਸਦੇ ਸਰੂਪ ਦਾ ਧਿਆਨ ਧਾਰ, ਮਨ ਕੋ ਰੋਕਹੁ ਹੈ ਸਾਵਧਾਨ, ਹਾਂ ਮਨ ਨੂੰ ਕਹਿੰਦੇ ਸਾਵਧਾਨ ਹੋ ਕੇ ਹਰ ਪਾਸੇ ਤੋਂ ਰੋਕ, ਗੋਪ ਮੰਤਰ ਤੁਝ ਦੇਉ ਬਤਾਏ, ਜਿਹੜਾ ਗੁੱਜਾ ਮੰਤਰ ਹੈ ਗੋਪ ਮੰਤਰ ਤੈਨੂੰ ਮੈਂ ਦੱਸ ਦਿੰਦਾ, ਸਪਤ ਦਿਵਸ ਜੋ ਪੜ੍ਹ ਬਣਾਏ, ਤੂੰ ਬਣਾ ਸਵਾਰ ਕਰਕੇ ਬਣਾ ਸਦਨੇ ਗੋਪ ਮੰਤਰ ਪੜ੍ਹ ਲਵੇਗਾ, ਸਭ ਖੇਚਰ ਦਰਸੈ ਤਤਕਾਲ, ਸਾਰੇ ਜਿਹੜੇ ਦੇਵਤੇ ਉਹਨਾਂ ਦੇ ਬੜੀ ਛੇਤੀ ਤੂੰ ਦਰਸ਼ਨ ਕਰ ਲਏਗਾ, ਭਾਵੈ ਅਬ ਮਤ ਸੁਖ ਵਿਸਾਲਾ, ਮਨ ਭਾਉਂਦੇ ਜਿਹੜੇ ਸੁਖ ਹੈ ਸਾਰੇ ਤੂੰ ਬਹੁਤੇ ਪਾ ਲਵੇਗਾ, ਓ ਨਮੈ ਵਾਸ ਦੇਵ ਭਗਵਤ ਕੋ, ਇਸ ਤਰ੍ਹਾਂ ਕਹਿੰਦੇ ਓ ਨਮੋ ਵਾਸ ਦੇਵ ਭਗਵਤੇ, ਓਮ ਭਗਵਤੇ ਵਾਸ ਦੇਵ ਆਏ ਨਮੈ, ਇਹ ਕਹਿੰਦੇ ਮੰਤਰ ਹੈ, ਜਪੈ ਕਰਨ ਮਨ ਕੋ ਕਰ ਥਿਤ ਕੋ, ਇਸ ਤਰ੍ਹਾਂ ਕਹਿੰਦੇ ਜਿਹੜੀ ਜਵਾਨ ਹੈ ਆਦਿ ਕਿੰਦਰੇ ਤੇ ਮਨ ਨੂੰ ਇਸ ਤਤ ਕਰਕੇ ਜਿਉਂ ਜਵਾਨ ਨਾਲ ਤੂੰ ਜਪੇ, ਪੂਜਾ ਕਰ ਹੈ ਸਰਬ ਪ੍ਰਕਾਰੀ, ਤੇ ਸੋਲਾਂ ਪ੍ਰਕਾਰ ਦੀ ਜਿਹੜੀ ਪੂਜਾ ਉਹ ਸਾਰੀ ਤੂੰ ਕਰੇ, ਚੰਦਨ ਪੁਸ਼ਪਾਦਿਕ ਹਿਤ ਧਾਰੀ, ਚੰਦਨ ਆਲਿਕ ਤੇ ਫੁੱਲਾਲਿਕ ਬੜਾ ਪ੍ਰੇਮ ਧਾਰਨੇ ਪੂਜਾ ਕਰੇ, ਸਭ ਵਿਦ ਸੁਨੀ ਧਰੁਵ ਨਿਜ ਸਰੋਨਾ, ਇਹ ਵੀ ਮਰਦਾਨੇ ਜਦੋਂ ਇਹ ਨਾਰਦ ਮੁਨੀ ਤੋਂ ਸਭ ਤਰ੍ਹਾਂ ਦੀ ਵਿਧੀ ਸਾਰੀ ਜੁਗਤੀ ਸੁਣ ਲਈ, ਤਰੀਕਾ ਸੁਣ ਲਿਆ, ਪੁਨ ਪਦ ਬੰਧਕ ਕੀਓ ਬਨ ਗੋਨਾ, ਬਸ ਫੇਰ ਕੀ ਆ ਨਾਰਦ ਮੁਨੀ ਦੇ ਚਰਨਾਂ ਤੇ ਮੱਥਾ ਟੇਕ ਕੇ ਮਧੂਬਨ ਵੱਲ ਨੂੰ ਚੱਲ ਪਿਆ, ਤਰੋਂ ਪਹੁੰਚਿਓ ਮਧਬਨ ਤਪ ਹੈ ਅਰੰਭਾ, ਹਾਂ ਮਧੂਬਨ ਵਿੱਚ ਜਾ ਪੁਜਿਆ ਉੱਥੇ ਤਪ ਕਰਨਾ ਸ਼ੁਰੂ ਕਰ, ਜਹ ਰਬ ਤਨੀਆ ਪਾਵਨ ਅੰਬਾ, ਜਿੱਥੇ ਕਹਿੰਦੇ ਉਹ ਸੂਰਜ ਦੀ ਪੁੱਤਰੀ ਜਾਣੀ ਜਮਨਾ ਪਵਿੱਤਰ ਪਾਣੀ ਵਾਲੀ ਹੈ, ਯਮੁਨਾ ਦੇ ਕਿਨਾਰੇ ਆ ਕੇ ਜਿਵੇਂ ਤਪ ਕਰਨ ਲੱਗ ਪਿਆ ਸੀ, ਜਿਵੇਂ ਇਹਨੇ ਤਪ ਕੀਤਾ ਉਹ ਪ੍ਰਸੰਗ ਬਾਕੀ ਆਪਾਂ ਕੱਲ੍ਹ ਦੇ ਇਤਿਹਾਸ ਵੀ ਸੁਣ ਲਾਂਗੇ, ਫਿਰ ਜੋ ਤਪ ਕਰਨ ਤੋਂ ਬਾਅਦ ਜਿਸ ਤਰ੍ਹਾਂ ਇਹਨੂੰ ਉਹ ਭਗਵਾਨ ਜੀ ਪ੍ਰਗਟ ਹੋ ਕੇ ਦਰਸ਼ਨ ਦਿੱਤੇ, ਅਤੇ ਇਸੇ ਤਰ੍ਹਾਂ ਵਰਰੂ ਬਚਨ ਕਹੇ, ਉਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ, ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ, ਸਭ ਬਿਦ ਸੁਨੀ ਧਰੁਵ ਨਿਜ ਸਰੋਨਾ, ਪੁਨ ਪਦ ਬੰਦ ਕੀਓ ਬਨ ਗੋਨਾ, ਪਹੁੰਚਿਓ ਮਦ ਬਨ ਤਪ ਹੈ ਅਰੰਭਾ, ਜਹ ਰਵ ਤਨੀਆ ਪਾਵਨ ਅੰਬਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਐ ਪੁਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ,